ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪਗ ਕੋ ਸਿਮਰ ਉਰ ਰੋਜ ਖੋਜ ਨਿਜ ਰੂਪ ਪਾਏ ਸਹਿਜ ਸੁਖ ਕੋ ਤਬੈ ਉਧਰ ਅੰਧੇਰੇ ਕੂਪ ਸ੍ਰੀ ਗੁਰ ਪਗ ਕੋ ਸਿਮਰ ਉਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗਤ ਜੀ, ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ, ਆ ਮਾਈ ਭਾਈ ਸਰਵਣ ਕਰ ਰਹੇ ਸੀ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਮੁੜ ਤੋਂ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਇਆ ਹੋਇਆ ਹੈ। ਇਸ ਤਰ੍ਹਾਂ ਮਰਦਾਨੇ ਦੇ ਸੁਪੁੱਤਰ ਸੁਜਾਦਾ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਖੁਰਮੇ ਸ਼ਹਿਰ ਵੱਲ ਨੂੰ ਚੱਲੇ। ਰਸਤੇ ਵਿੱਚ ਹੀ ਤੁਲੰਬੇ ਸ਼ਹਿਰ ਦੇ ਵਿੱਚ ਵਸ ਰਿਹਾ ਸੱਜਣ ਠੱਗ ਬਾਹਰੋਂ ਬੜਾ ਸਾਧੂਆਂ ਸੰਤਾਂ ਭਗਤਾਂ ਵਾਲਾ ਲਿਬਾਸ ਭੇਜਦਾ ਰਿਹਾ ਹੈ, ਅੰਦਰੋਂ ਇਹ ਬਹੁਤ ਵੱਡਾ ਬੇਈਮਾਨ ਠੱਗ ਧੋਖੇਬਾਜ ਕਾਤਲ ਸੀ। ਇਸ ਤਰ੍ਹਾਂ ਆਦਰ ਸਤਿਕਾਰ ਨਾਲ ਘਰ ਦੇ ਵਿੱਚ ਲੈ ਜਾਂਦਾ ਅਤੇ ਫਿਰ ਰਾਤ ਦੇ ਸਮੇਂ ਭੋਰੇ ਵਿੱਚ ਲਿਜਾ ਕੇ ਉਹਦਾ ਸਿਰ ਵੜ ਦਿੰਦਾ, ਸਰੀਰ ਬਾਹਰ ਸਿੱਟ ਦਿੰਦਾ ਧੜਾ ਦੁੱਖ। ਇਹਨੂੰ ਸੁਧਾਰਨ ਵਾਸਤੇ ਸਤਿਗੁਰੂ ਜੀ ਚਲੇ ਗਏ ਸਨ। ਸਜਾਦੇ ਨੂੰ ਭੁੱਖ ਜੀ ਲੱਗੀ, ਉਸਨੇ ਕਿਹਾ ਮਹਾਰਾਜ ਭੋਜਨ ਛਕਾਇਆ। ਮਹਾਰਾਜ ਕਹਿੰਦੇ ਜਾਇਆ, ਇੱਕ ਪਾਸੇ ਦੁਆਲਾ ਠਾਕੁਰ ਦੁਆਰਾ ਬਣਾਇਆ, ਦੂਜੇ ਪਾਸੇ ਮਸੀਤ ਬਣਾਈ ਹੈ। ਇਹ ਦੇਖ ਕੇ ਵੀ ਚਲੋ ਇਹ ਵਧੀਆ, ਕੋਈ ਇੱਥੇ ਹੀ ਛੱਕ ਛਕਾ ਲੈਂਦੇ ਅਤੇ ਜਾ ਕੇ ਗਿਆ ਵੀ ਭੁੱਖ ਹੈ। ਇਹਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਹੈ, ਤੇਰੀ ਜਾਤ ਕੀ ਹੈ, ਤੇਰੇ ਜਜਮਾਨ ਕਿਹੜੇ ਹਨ। ਉਸ ਵੇਲੇ ਸਜਾਦੇ ਨੇ ਦੱਸ ਦਿੱਤਾ ਜਿਵੇਂ ਮੇਰੀ ਰਾਸੀ ਜਾਤ ਹੈ, ਇੱਥੋਂ ਮੇਰੇ ਜਿਹੜੇ ਕਰਮ ਕਾਂਡ ਬਹੁਤ ਦੂਰ ਹੈ ਪੰਜਾਬ ਵਿੱਚ ਹੈ, ਮੇਰੇ ਜਜਮਾਨ ਬਹੁਤ ਮਹਾਨ ਹੈ, ਉਹ ਕੀਮਤੀ ਕੱਪੜੇ ਜੇ ਪਾਏ ਦੇਖ ਕੇ ਕਹਿਣ ਲੱਗਿਆ ਵੀ ਮੇਰੇ ਨਾਲੋਂ ਵੀ ਵੱਡੇ ਹੈ, ਤੇਰੇ ਨਾਲੋਂ ਮੇਰੇ ਨਾਲੋਂ ਵੀ ਉਹ ਬਹੁਤ ਮਹਾਨ ਤੋਂ ਮਹਾਨ ਹੈ। ਫਿਰ ਅੰਦਰੋਂ ਇੱਕ ਕਾਇਦ ਉਹਨਾਂ ਨੂੰ ਕਹਿਣ ਲੱਗਿਆ ਵੀ ਤਕੜੇ ਜਜਮਾਨਾਂ ਦਾ ਇਹ ਫਰੀਦ ਹੈ, ਸੇਵਕ ਹੈ, ਇਹਦੀ ਬਨਾਸ ਸਵਾਰ ਕੇ ਸੇਵਾ ਟਹਿਲ ਕਰਨੀ, ਉਹ ਭੋਜਨ ਛਕਾਉਣ ਦਾ ਬਹਾਨਾ ਜਿਹਾ ਬਣਾ ਕੇ ਅੰਦਰ ਲੈ ਗਏ, ਫੜਕੇ ਨੂਰ ਲਿਆ, ਕੱਪੜੇ ਜੇ ਲਾ ਲਏ, ਪੱਗ ਜੀ ਲਾ ਲਈ, ਕੁੱਟਮਾਰ ਸ਼ੁਰੂ ਕਰ ਦਿੱਤੀ। ਫਿਰ ਮਹਾਰਾਜ ਨੂੰ ਚੇਤੇ ਕਰਨ ਗਿਆ, ਭਾਈ ਬਾਲਾ ਜੀ ਨੂੰ ਨਾਲ ਲੈ ਕੇ ਮਹਾਰਾਜ ਦੇ ਅਸਥਾਨ 'ਤੇ ਆ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਵੀ ਸਾਡਾ ਸਾਥੀ ਭੋਜਨ ਛਕਣ ਲਈ ਆਇਆ ਸੀ, ਵਾਪਸ ਨਹੀਂ ਆਇਆ ਹੈ। ਕਹਿਣ ਲੱਗਿਆ ਮਹਾਰਾਜ ਇੱਥੇ ਤਾਂ ਨਹੀਂ ਕੋਈ ਆਇਆ। ਮਹਾਰਾਜ ਕਹਿੰਦੇ ਵੀ ਇੱਥੇ ਹੀ ਦਿਸਦਾ ਹੈ, ਸਾਧੂ ਸੰਤੋਂ ਤੁਹਾਡੇ ਕੋਲ ਭਲਾ ਮੈਂ ਥੋੜ੍ਹੋ ਇਸ ਤਰ੍ਹਾਂ ਝੂਠ ਬੋਲ ਸਕਦਾ, ਜੇ ਨਹੀਂ ਸੱਚ ਉਹਨਾਂ ਦੇ ਅੰਦਰ ਜਾ ਕੇ ਦੇਖ ਲਓ। ਮਹਾਰਾਜ ਨੇ ਭਾਈ ਬਾਲਾ ਨੂੰ ਜੀ ਕਹਿ ਦਿੱਤਾ ਵੀ ਤੂੰ ਅੰਦਰ ਜਾ, ਇਹਦਾ ਮੂੰਹ ਕਾਲਾ ਕਰ ਦੇ। ਉਹ ਅੰਦਰ ਨੁਰਿਆ ਪਿਆ ਸੀ, ਮੁਸ਼ਕਾਂ ਦਿੱਤੀਆਂ, ਜਾ ਕੇ ਖੁਲਾਈਆਂ ਅਤੇ ਨੰਗ ਚੜਾਂਗਾ ਜਾ। ਸਵੇਰੇ ਕਹਿਣ ਲੱਗਿਆ ਭਾਈ ਬਾਲਾ ਇਹਨਾਂ ਤੋਂ ਕੱਪੜੇ ਤਾਂ ਧੁਆ ਦੇ ਮੇਰੇ। ਰੋਜ਼ ਸਵੇਰੇ ਉਹਨਾਂ ਨੂੰ ਕਹਿੰਦਾ, ਉਹ ਕਹਿੰਦੇ ਨਹੀਂ ਇਹ ਤਾਂ ਇਸ ਤਰ੍ਹਾਂ ਹੀ ਆਇਆ ਸੀ, ਨਾ ਇਹਦੇ ਸਿਰ 'ਤੇ ਪੱਗ ਸੀ, ਨਾ ਕੋਈ ਚੋਲਾ ਵਗੈਰਾ ਸੀ, ਨੰਗਾ ਤੋਂ ਨੰਗਾ ਹੀ ਮਹਾਰਾਜ ਕੋਲਾ ਖੜਾ ਹੋਇਆ। ਮਹਾਰਾਜ ਕਹਿੰਦੇ ਕੱਪੜੇ ਲਗਾ ਜੀ, ਜਿਹੜਾ ਬੈਠਾ ਨਾ ਗਲ ਵਿੱਚ ਮਾਲਾ ਪਾਈ, ਬੜਾ ਸੰਤ ਭਗਤ ਬਣਿਆ ਬੈਠਾ, ਇਹਦੇ ਵਰਗਾ ਬੇਈਮਾਨ, ਇਹਦੇ ਵਰਗਾ ਕੋਈ ਪਾਪੀ ਗੁਨਾਹੀ ਨਹੀਂ ਹੋਣਾ, ਦੁਸ਼ਟ ਹੈ। ਉਹ ਖਰੀਆਂ ਖਰਾਈਆਂ ਸਣੀਆਂ ਅਤੇ ਫਿਰ ਉਹ ਬਹੁਤ ਸ਼ਰਮਸ਼ਾਰ ਜਿਹਾ ਹੋਇਆ। ਫਿਰ ਮਹਾਰਾਜ ਨੇ ਵੀ ਇਹਦੇ ਪਰਸਾਏ ਸ਼ਬਦ ਉਚਾਰਿਆ, ਜਿਲਕੈ ਹਾਂ ਚਿਲਕਣਾ, ਵੀ ਜਿਵੇਂ ਕਾਂਸ਼ੀ ਦਾ ਭਾਂਡਾ ਉੱਪਰੋਂ ਬੜਾ ਲਿਸ਼ਕਦਾ ਚਮਕਦਾ ਹੁੰਦਾ, ਜਿਵੇਂ ਜੇ ਇਹਨੂੰ ਮਾਂਜੀਏ ਰਗੜੀ ਵਿੱਚੋਂ ਕਾਲਕ ਹੀ ਨਿਕਲਦੀ ਹੁੰਦੀ ਹੈ। ਇਹ ਹਾਲ ਤੇਰਾ ਹੈ ਜੀ, ਉੱਤੋਂ ਤੋਂ ਭਾਂਡੇ ਨੂੰ ਬੜਾ ਲਿਸ਼ਕਦਾ, ਤੋਂ ਚਮਕਦਾ ਕੱਪੜੇ ਕੁੱਪੜੇ ਚਿਰਕ ਰੁਕੜੇ ਲਾ ਕੇ, ਇਹ ਅੰਦਰਾਂ ਘੋਟੀਏ, ਅੰਦਰੋਂ ਦੇਖੀਏ ਦਿਲ ਤੇਰਾ, ਫਿਰ ਪਾਪਾਂ ਦੀ ਕਾਲਕ ਹੀ ਹੈ ਤੇਰੇ ਅੰਦਰ, ਬਹੁਤ ਵੱਡਾ ਪਾਪੀ ਕਾਤਲ ਹੈ। ਕਾਂਸ਼ੀ ਦੇ ਭਾਂਡੇ ਨੂੰ 100 ਵਾਰੀ ਧੋਈਏ ਫਿਰ ਵੀ ਉਹਦੀ ਜੂਠ ਨਹੀਂ ਲੈਣੀ, 100 ਤੀਰਥਾਂ 'ਤੇ ਨਵਾਈਏ ਤੇਰੀ ਪਾਪਾਂ ਦੀ ਜੂਠ ਫਿਰ ਵੀ ਨਹੀਂ ਲੈ ਸਕਣੀ। ਉਹ ਸੱਜਣਤਾ ਉਹ ਹੁੰਦੇ ਹੈ ਜਿਹੜੇ ਅੰਤ ਦੇ ਸਮੇਂ ਚੱਲਦਿਆਂ ਹੋਣ, ਸਹਾਇਤਾ ਕਰਨੀ ਨਾਲ ਚੱਲਣ, ਉਹ ਹੁੰਦੇ ਚੰਗੇ ਗੁਣ, ਸਤ ਸੰਤੋਖ ਦਇਆ ਤੀਰ ਜਾਂ ਸਾਧੂ ਸੰਤ, ਜਿਹੜੇ ਚੱਲਦਿਆਂ ਹੋਇਆ ਨਾਲ ਸਹਾਇਤਾ ਕਰਨ ਲਈ ਚੱਲ ਰਹੇ ਹਨ। ਤੂੰ ਕਰ ਆਇਆ ਨਾ ਧਰਾਇਆ ਜ਼ਰੂਰ, ਜਿੱਥੇ ਹਿਸਾਬ ਕਿਤਾਬ ਮੰਗਿਆ ਜਾਏ ਉੱਥੇ ਉਹ ਖੜ੍ਹੇ ਹੋਏ ਦਿਸਣ, ਵੀ ਇਹ ਸਾਡਾ ਹੈ, ਅਸੀਂ ਇਹਦੇ ਮਾਲਕ ਹੈ, ਇਹ ਐਸਾ ਕੁਛ ਕਰਨ ਕਰਾਉਣ ਵਾਲਾ ਇਨਸਾਨ ਨਹੀਂ, ਇਹ ਠੀਕ ਠਾਕ ਹੈ, ਇਹ ਚੋਰ ਯਾਰ ਨਹੀਂ ਹੈ, ਠੱਗ ਧੋਖੇਬਾਜ਼ ਨਹੀਂ ਹੈ, ਇਸ ਤਰ੍ਹਾਂ ਉਹਦੀ ਸਹਾਇਤਾ ਉਹਦੀ ਗਵਾਹੀ ਦੇਣ ਲਈ ਖੜ੍ਹੇ ਉਹ ਹੁੰਦੇ, ਤੂੰ ਕਾਹਦਾ ਸੱਜਣ ਹੈ। ਤੇਰੇ ਕੰਬ ਗਿਆ ਅੰਦਰੋਂ, ਮਹਾਰਾਜ ਉੱਠ ਕੇ ਚਰਨੀ ਪੈ ਗਿਆ, ਪੂਰੇ ਵਿੱਚ ਲਿਜਾ ਕੇ 100 ਸਿਰ ਵਢਿਆ ਦਿਖਾਇਆ, ਕਹਿਣ ਲੱਗਿਆ ਜੀ ਇਹ ਜਿਹੜਾ ਰਾਜਾ ਨੈ ਕਰਦਾ ਵਾ, ਕਿਉਂਕਿ ਸਿਰ ਤੋਂ ਹੀ ਪਛਾਣ ਹੁੰਦੀ ਹੈ ਇਨਸਾਨ ਦੀ, ਜਦੋਂ ਸਿਰ ਹੀ ਨਾ ਰਿਹਾ ਤੁਹਾਨੂੰ ਪਤਾ ਨਹੀਂ ਲੱਗਦਾ ਹੈ। ਮਹਾਰਾਜ ਕਹਿੰਦੇ ਵੀ ਅੱਗੇ ਵਾਸਤੇ, ਕਹਿੰਦੇ ਮਹਾਰਾਜ ਹੁਣ ਨਹੀਂ, ਮਹਾਰਾਜ ਕਹਿੰਦੇ ਵੀ ਜਾ ਪਰਮੇਸ਼ਰ ਨੂੰ ਚੇਤੇ ਕਰਿਆ ਕਰ, ਨਾਮ ਮਹਾਨ ਹੈ, ਉਹ ਮਾਫ ਕਰ ਦੇਵੇਗਾ। ਇਸ ਤਰ੍ਹਾਂ ਇਸ ਨੂੰ ਅਸਲੀ ਸੱਜਣ ਬਣਾ ਕੇ ਅੱਗੇ ਚਲੇ ਗਏ। ਖੁਰਮੇ ਸ਼ਹਿਰ ਪੁਣ ਕੇ ਫਿਰ ਸਜਾਦੇ ਨੂੰ ਬਰਦਾਨੇ ਦੇ ਸਥਾਨ 'ਤੇ ਬਿਠਾ ਕੇ ਕਹਿਣ ਲੱਗੇ ਵੀ ਇੱਥੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਪਦਾਰਥਾਂ ਦੀ ਘਾਟ ਨਹੀਂ ਹੋਏਗੀ। ਮਹਾਰਾਜ ਮੈਨੂੰ ਪ੍ਰਦੇਵ ਵੀ ਛੱਡ ਲਿਆ, ਮੇਰਾ ਸਹਾਈ ਕੌਣ ਹੋਊ। ਮਹਾਰਾਜ ਕਹਿੰਦੇ ਜਦੋਂ ਯਾਦ ਕਰਿਆ ਕਰੇ ਉਦੋਂ ਜਾ ਜਾਇਆ ਕਰੇਂਗੇ। ਤਾਂ ਇਸ ਤਰ੍ਹਾਂ ਗੁਰਮੁਖ ਪਦਵੀ ਦੀ ਜਿਹੜੀ ਮੰਦੀ ਬਖਸ਼ੇ ਗੁਰਸਿੱਖੀ ਦੇ ਪ੍ਰਚਾਰ ਲਈ ਇਸ ਇਲਾਕੇ ਵਿੱਚ ਇਹਨੂੰ ਨਿਯਤ ਕਰ ਦਿੱਤਾ ਅਤੇ ਹਾਂ ਇਹਦੀ ਵਾਰਾ ਦੇ ਵਰ ਰੂਪ ਵਿੱਚ ਨਾ ਕਰਕੇ ਬੜੀ ਤਕੜੀ ਮਨਤਾ ਪੂਜਾ ਹੋਣ ਲੱਗ ਪਈ। ਦੱਸਦੇ ਆ ਵੀ ਹੁਣ ਵੀ ਭਾਈ ਮਰਦਾਨਾ ਜੀ ਦੀ ਜਿਹੜੀ ਅੰਸਵੰਸਥਾ ਉੱਥੇ ਹੈਗੀ ਹੈ, ਉਹ ਉੱਥੇ ਬਹੁਤ ਸੋਹਣਾ ਗੁਰਦੁਆਰਾ ਵੀ ਕਹਿੰਦੇ ਬਣਵਾਇਆ ਹੈ ਕਿਸੇ ਪੰਜਾਬੀ ਨੇ, 1 ਕਰੋੜ ਰੁਪਈਆ ਕਹਿੰਦੇ ਉਹਦੇ 'ਤੇ ਲਾਇਆ ਹੈ ਸਾਡੇ ਗੁਰੂ ਕੇ ਸਿੱਖ ਨੇ। ਰੋ ਵਿਚਾਰ ਅੱਜ ਜਿਵੇਂ ਅੱਗੇ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ, ਉਹ ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਪਗ ਕੋ ਸਿਮਰ ਔਰ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰੂ ਨਾਨਕ ਦੀ ਕਥਾ ਸੁਣਨ ਵਾਲੇ ਸਰੋਤੇ ਗੁਰਸਿੱਖ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੋਭਾ ਵਾਲੇ ਚਰਨ ਹੈ ਉਹਨੂੰ ਹਿਰਦੇ ਵਿੱਚ ਹਮੇਸ਼ਾ ਚੇਤੇ ਕਰਿਆ ਕਰ, ਸਿਮਰਿਆ ਕਰ, ਰੋਜ਼ ਖੋਜ ਨਿਜ ਰੂਪ। ਇਸ ਤਰ੍ਹਾਂ ਕਹਿੰਦੇ ਹਰ ਰੋਜ਼ ਤੂੰ ਹਿਰਦੇ ਵਿੱਚ ਸਿਮਰਿਆ ਕਰ ਮਹਾਰਾਜ, ਚਰਨਾਂ ਨੂੰ ਯਾਦ ਕਰੇ, ਚਰਨਾਂ ਵਿੱਚ ਜੁੜਿਆ ਕਰ। ਇਸ ਤਰ੍ਹਾਂ ਜਿਹੜਾ ਤੂੰ ਆਪਣਾ ਨਿਜ ਰੂਪ, ਆਪਣਾ ਸਵੈ ਸਰੂਪ ਹੈ ਉਹਨੂੰ ਖੋਜ ਲਵੇਂਗਾ, ਲੱਭ ਲਵੇਂਗਾ। ਪਾਏ ਸਹਿਜ ਸੁਖ ਕੋ ਤਬ, ਫਿਰ ਜਿਹੜਾ ਸਹਿਜ ਸੁਖ ਹੈ, ਪਰਮੇਸ਼ਰ ਦੇ ਮੇਲ ਮਿਲਾਪ ਦਾ ਸੁਖ ਹੈ, ਉਹ ਤੂੰ ਭਾਵ ਲਵੇਂਗਾ ਗੁਰੂ ਕੇ ਸਿੱਖ ਸਰੋਤੇ। ਉਧਰ ਅੰਧੇਰੇ ਕੂਪ, ਜਿਹੜਾ ਅੰਨਾ ਹਨੇਰੇ ਵਾਲਾ ਖੂਹ ਸੰਸਾਰ ਹੈ, ਜਿਹਦੇ ਡਿੱਗਿਆ ਨਿਕਲ ਨਹੀਂ ਸਕਦਾ ਸੰਸਾਰ, ਇਹਦੋਂ ਤੂੰ ਉਧਰ ਜਾਵੇਂਗਾ, ਇਥੋਂ ਤਰ ਜਾਏਗਾ, ਇਦੋਂ ਤੂੰ ਬਚ ਜਾਏਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਰਸਾਲਾ। ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਬੜੀ ਰਸ ਵਾਲੀ ਹੈ, ਜਾਂ ਰਸਾਂ ਦਾ ਆਲਾ ਘਰ ਹੈ, ਉਹ ਸੁਣੋ ਮੇਰੇ ਪਾਸਾਂ। ਗਏ ਕੰਧਾਰ ਮਝਾਰ ਕਿਰਪਾਲਾ, ਭਾਈ ਮਰਦਾਨਾ ਜੀ ਦੇ ਸਪੁੱਤਰ ਨੂੰ ਖੁਰਮੇ ਸ਼ਹਿਰ ਵਿੱਚ ਸਿੱਖੀ ਦੇ ਪ੍ਰਚਾਰ ਤੇ ਨੀਯਤ ਕਰਕੇ ਗੁਰਮੁਖ ਪਦਵੀ ਬਖਸ਼ ਕੇ ਆ ਮਹਾਰਾਜ ਕੰਧਾਰ ਵੱਲ ਨੂੰ ਚਲੇ ਗਏ ਦਿਆਲੂ ਕਿਰਪਾਲੂ। ਯਾਰ ਬਲੀ ਇੱਕ ਮੁਗਲ ਰਹੰਤਾ, ਕੰਧਾਰ ਦੇ ਵਿੱਚ ਇੱਕ ਯਾਰ ਬਲੀ ਨਾਮ ਦਾ ਮੁਗਲ ਰਹਿੰਦਾ ਸੀ। ਤੇ ਸੌਕੀਨ ਮਿਲਨ ਭਗਵੰਤਾ, ਉਹ ਜੋ ਖੱਟ ਪਗਾਂ ਸੁਣ ਪਰਮੇਸ਼ਰ ਗੁਰੂ ਨਾਨਕ ਸਾਹਿਬ ਹੈ, ਵੈਸੇ ਯਾਰ ਬਲੀ ਨਾਲ ਜਾ ਮਿਲੇ ਜੁਲੇ ਹਨ। ਪੂਜਨ ਹਿਤ ਤੇਹ ਬਚਨ ਉਚਾਰਾ, ਜਿਹੜਾ ਯਾਰ ਬਲੀ ਮੁਗਲ ਹੈ ਉਸਨੇ ਪੁੱਛਣ ਵਾਸਤੇ ਉਹ ਬਚਨ ਕਿਹਾ ਸਤਿਗੁਰੂ ਜੀ ਨੂੰ। ਗੁਹ ਤੋਂ ਆਪਣੋ ਨਾਮ ਚੇਦਾਰਾ, ਆਪਣਾ ਗੁਹ ਤੋਂ ਕੀ ਆਖੋ, ਦੱਸੋ ਤੁਸੀਂ ਆਪਣਾ ਨਾਮ ਕੀ ਰੱਖਿਆ ਹੋਇਆ ਹੈ। ਮਾਂ ਨਾਮ ਨਾਨਕ ਨਿਰੰਕਾਰੀ, ਦੁਬਾਰਾ ਬੋਲੇ ਵੀ ਯਾਰ ਬਲੀ, ਮੇਰਾ ਜਿਹੜਾ ਨਾਮ ਹੈ ਨਾਨਕ ਨਿਰੰਕਾਰੀ ਹੈ। ਕਹਿ ਮਾਇਨਾ ਕਰੋ ਉਚਾਰੀ, ਯਾਰ ਬਲੀ ਕਹਿਣ ਲੱਗਿਆ ਮਹਾਰਾਜ ਜਿਹੜਾ ਨਾਨਕ ਦਾ ਮਹਿਨਾ ਹੈ, ਨਾਨਕ ਨਿਰੰਕਾਰੀ ਦਾ ਅਰਥ ਵੀ ਕਰਕੇ ਮੈਨੂੰ ਦੱਸ ਦਿਓ। ਬੰਦਾ ਹਾ ਖੁਦਾਏ ਕਾ ਜਾਨਾ, ਮਹਾਰਾਜ ਕਹਿੰਦੇ ਨਾਨਕ ਨਿਰੰਕਾਰੀ ਦਾ ਮਹਿਨਾ ਅਰਥ ਇਹ ਹੈ ਵੀ ਮੈਂ ਖੁਦਾ ਦਾ ਬੰਦਾ ਹਾਂ, ਪਰਮੇਸ਼ਰ ਦਾ ਸੇਵਕਾ ਜਾਣ ਲਾ। ਕੌਣ ਬੂਝਤ ਨਿਜ ਪੀਰ ਬਖਾਨਾ, ਮੇਰੇ ਪੁੱਛਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਖੁਦਾ ਦੇ ਸੇਵਕ, ਆਪਣਾ ਜਿਹੜਾ ਪੀਰ ਹੈ ਉਹਦਾ ਨਾਮ ਵੀ ਮੈਨੂੰ ਦੱਸ ਦਿਓ। ਯਕ ਖੁਦਾਏ ਹੈ ਦਿਗਰ ਨ ਕੋਈ, ਮਹਾਰਾਜ ਕਹਿੰਦੇ ਵੀ ਯਾਰ ਬਲੀ ਸਾਡਾ ਜਿਹੜਾ ਪੀਰ ਹੈ ਇੱਕ ਖੁਦਾ ਹੈ, ਰੱਬ ਹੈ, ਰੱਬ ਤੋਂ ਬਗੈਰ ਸਾਡਾ ਕੋਈ ਪੀਰ ਗੁਰੂ ਹੈ ਨਹੀਂ। ਜਗਤ ਮੁਰੀਦ ਪੀਰ ਬੜ ਸੋਈ, ਅਸਲੀਰ ਵਿੱਚ ਖੁਦਾ ਰੱਬ ਹੀ ਸਭ ਤੋਂ ਵੱਡਾ ਪੀਰ ਹੈ, ਬਾਕੀ ਤਾਂ ਸਾਰਾ ਸੰਸਾਰ ਉਸੇ ਦੇ ਹੀ ਸਿੱਖ ਸੇਵਕ ਹੈ। ਬਚਨ ਸੁਣਤ ਭਾ ਦੇਖ ਨਿਹਾਲਾ, ਮਹਾਰਾਜ ਦੇ ਬਚਨ ਸੁਣ ਕੇ ਤੇ ਦਰਸ਼ਨ ਦੇਖ ਕੇ, ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਿਆ। ਜਰ ਵਲੀ ਧਰਿਓ ਚਰਨਪੁਰ ਸਿਰ ਤਤਕਾਲਾ, ਇਸੇ ਵੇਲੇ ਬੜੀ ਛੇਤੀ ਇਸਨੇ ਮਹਾਰਾਜ ਦੇ ਚਰਨਾਂ ਤੇ ਲਿਆ ਸੀਸ ਰੱਖਿਆ। ਤੁਮ ਖੁਦਾਏ ਹੋ ਧਰਿਓ ਸਰੀਰਾ, ਲੱਗਿਆ ਮਹਾਰਾਜ ਤੁਸੀਂ ਤਾਂ ਖੁਦਾ ਆਪ ਹੀ ਤੁਸੀਂ ਸਰੀਰ ਧਾਰਨ ਕੀਤਾ ਮਨੁੱਖਾ। ਪੰਜੋ ਜਨਮ ਮਰਨ ਕੀ ਪੀਰਾ, ਜਨਮ ਮਰਨ ਦੀ ਜਿਹੜੀ ਪੀਰਾ ਮੇਰੀ ਨਾਸ ਕਰਦੇ ਹੋ ਤੁਸੀਂ। ਮੈਂ ਜਾਨੋ ਨਿਜ ਪੀਰ ਵਿਸਾਲਾ, ਤਾਂ ਮਹਾਰਾ ਆਪਣੇ ਆਪ ਨੂੰ ਤੁਹਾਨੂੰ ਆਪਣਾ ਬੜਾ ਤਕੜਾ ਪੀਰ ਜਾਣਦਾ ਸਮਝਦਾ। ਤੁਮਰੋ ਭਾ ਮੁਰੀਦ ਇਹ ਕਾਲਾ, ਮਹਾਰਾ ਤੁਸੀਂ ਖੁਦਾ ਹੀ ਹੋ, ਤੁਸੀਂ ਕਹਿੰਦੇ ਖੁਦਾ ਸਾਡੇ ਪੀਰ ਹੈ, ਮੇਰੇ ਤੁਸੀਂ ਪੀਰ ਹੋ। ਮਹਾਰਾਜ ਮੇਰੀ ਜਿਹੜੀ ਪੀੜ ਹੈ ਆ ਮਹਾਰਾਜ ਨਾਸ ਕਰ ਦਿਓ, ਜਨਮਨ ਦੀ ਪੀੜਾ ਨੂੰ ਨਾਸ ਕਰ ਦਿਓ ਜੀ। ਪੂਜਿਓ ਗੁਰੂ ਨਾਮ ਕੋ ਤੇਰਾ, ਗੁਰੂ ਮਹਾਰਾਜ ਜੀ ਨੇ ਉਸ ਵੇਲੇ ਪੁੱਛਿਆ ਵੀ ਤੇਰਾ ਨਾਂ ਕੀ ਹੈ। ਬਣੋ ਮੁਰੀਦ ਮੁਕਤ ਦੇ ਕਾਮੋ, ਕੌਣ ਮੁਰੀਦ ਹੋਵਤ ਹੈ ਮੇਰਾ। ਪੜ੍ਹਨਾ ਤਾਂ ਚਜਨਾ ਕਰਨੀ ਰਹਿਣ ਦੇ। ਕਿਉਂ ਮੁਰੀਦ ਹੋਵਤ ਹੈ ਮੇਰਾ, ਸਾਡਾ ਜਿਹੜਾ ਨਾਮ ਹੈ ਸਾਡਾ ਮੁਰੀਦ ਵੀ ਕਿਉਂ ਹੋ ਰਿਹਾ ਹੈ। ਯਾਰ ਵਲੀ ਜਾਨੋ ਮਮ ਨਾਮੋ, ਸਵੇਰੇ ਕਹਿਣ ਲੱਗਿਆ ਮਹਾਰਾ ਮੇਰਾ ਨਾਮ ਯਾਰ ਵਲੀ ਹੈ। ਬਣੋ ਮੁਰੀਦ ਮੁਕਤ ਕੇ ਕਾਮੋ, ਮਹਾਰਾ ਮੁਕਤੀ ਮੈਂ ਸੰਸਾਰ ਤੋਂ ਛੁੱਟਿਆ ਚਾਹੁੰਦਾ ਹਾਂ, ਇਸ ਮੁਕਤੀ ਪ੍ਰਾਪਤ ਕਰਨ ਵਾਸਤੇ ਆਪ ਜੀ ਦਾ ਸੇਵਕ ਬਣ ਰਿਹਾ ਹਾਂ। ਤੇ ਕੀ ਸ਼ਰਧਾ ਦੇਖ ਵਿਸਾਲਾ, ਆਏ ਦੀ ਬੜੀ ਭਾਰੀ ਸ਼ਰਧਾ ਦੇਖ ਕੇ। ਉਪਦੇਸ਼ਿਓ ਕਰ ਦੀਨ ਨਿਹਾਲਾ, ਮਹਾਰਾਜ ਨੇ ਇਹਨੂੰ ਉਪਦੇਸ਼ ਦਿੱਤਾ ਵੀ ਵਾਹਿਗੁਰੂ ਵਾਹਿਗੁਰੂ ਜਪ, ਇਹ ਉਪਦੇਸ਼ ਦੇ ਕੇ ਇਹਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ ਹੈ। ਇੱਕ ਨਿਸਾ ਵਸ ਕੈ ਤੇ ਸਦਨਾ, ਗੁਰੂ ਮਹਾਰਾਜ ਜੀ ਇਹ ਜਿਹੜਾ ਜਾਰ ਬਲੀ ਇਹਦੇ ਮਕਾਨ ਵਿੱਚ ਇੱਕ ਰਾਤ ਰਹੇ ਹਨ। ਚੱਲਣ ਤਿਆਰ ਭੇ ਪੰਕਜ ਬਦਨਾ, ਦਿਨ ਚੜਿਆ ਹੈ ਜਿਨ੍ਹਾਂ ਦਾ ਕਵਲ ਵਰਗਾ ਮੁੱਖ ਹੈ ਚੱਲਣ ਲਈ ਤਿਆਰ ਹੋ ਗਏ ਹਨ। ਯਾਰ ਬਲੀ ਬੰਦਾ ਸਿਰ ਨਿਆਏ, ਸਵੇਰਾ ਜੇਰਾ ਯਾਰ ਬਲੀ ਮੁਗਲ ਹੈ, ਸਿਰ ਨਵਾ ਕੇ ਮਾਰਾ ਨੂੰ ਮੱਥੇ ਟੇਕਦਾ ਹੈ। ਭਈ ਮਸਤ ਮਤ ਨਾਮ ਖੁਦਾਏ, ਖੁਦਾ ਦਾ ਨਾਮ ਜਪ ਜਪ ਕੇ ਇਹਦੀ ਜਿਹੜੀ ਮਤ ਹੈ ਉਹ ਬੜੀ ਮਸਤੀ ਹੋ ਗਈ ਹੈ। ਤੇ ਕੋ ਧੀਰਜ ਦੇ ਪੁੰਨ ਗਏ, ਮੇਰੀ ਮੁੱਧ ਮਸਤ ਹੋ ਗਈ ਹੈ, ਇਸ ਨੂੰ ਧੀਰਜ ਹੌਸਲਾ ਦੇ ਕੇ ਫਿਰ ਮਹਾਰਾਜ ਚਲੇ ਗਏ ਹਨ। ਖੱਤਰੀ ਕੋ ਦੇਖਤ ਪਏ, ਇੱਕ ਜਿਹੜਾ ਕੋਈ ਖੱਤਰੀ ਜਾਤੀ ਦਾ ਪੁਰਸ਼ ਹੈ ਉਸਨੂੰ ਸਤਿਗੁਰੂ ਨੇ ਦੇਖਿਆ ਹੈ। ਜੰਮੀ ਬਰਫ ਬਹੁਤ ਇਸਨੇ ਫੋਰੀ, ਦੇਖਿਆ ਮਹਾਰਾਜ ਨੇ ਵੀ ਬੁਰੀ ਤਰੀ ਬਰਫ ਜੰਮੀ ਪਈ ਹੈ ਤੇ ਹੱਥ ਦੇ ਨਾਲ ਬਰਫ ਜੀ ਉਹਨੇ ਭੁੰਨੀ ਤੋੜੀ ਹੈ। ਲਾਗਿਓ ਮੱਜਨ ਕਰਨੇ ਭੋਰੀ, ਸਵੇਰੇ ਕਹਿੰਦੇ ਇਸ ਤਰ੍ਹਾਂ ਬਰਫ ਦੇ ਪਾਣੀ ਦੇ ਨਾਲ ਹੀ ਇਸ਼ਨਾਨ ਜਾ ਕਰਨ ਲੱਗਿਆ, ਬਰਫ ਜੀ ਭੁੰਨ ਕੇ ਤੇ ਉਹਦੇ ਨਾਲ ਇਸ਼ਨਾਨ ਕਰਨ ਲੱਗਿਆ। ਇਹ ਖੱਤਰੀ ਪੁਰਸ਼ ਕਰਨ ਕਰਤਾਰਥ ਤਾਹੇ ਸਮੀਪਾ, ਉਹਨੂੰ ਕਰਤਾਰ ਸਫਲ ਨਿਹਾਲ ਕਰਨ ਵਾਸਤੇ ਉਸਦੇ ਕੋਲ ਜਾ ਕੇ ਪੂਜਤ ਭੇ ਬੇਦੀ ਕੁਲ ਦੀਪਾ। ਅੱਲਾ ਜੀ ਕਹਿੰਦੇ ਜੋ ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਸਤਿਗੁਰੂ ਹੈ ਉਹਨੂੰ ਪੁੱਛਣ ਲੱਗੇ ਖੱਤਰੀ ਨੂੰ, ਕੋ ਹੈ ਵਰਨ ਨਾਮ ਕੋ ਤੇਰਾ, ਇਹ ਪੁਰਸ਼ਾ ਤੇਰਾ ਕਿਹੜਾ ਵਰਨ ਕਿਹੜੀ ਜਾਤ ਹੈ, ਤੇਰਾ ਨਾਮ ਕੀ ਹੈ। ਨਾਨ ਚਹਿਤ ਹੈ ਸੀਤ ਕਨੇਰਾ, ਬੜੀ ਠੰਡ ਦੀ ਮੌਸਮ ਹੈ ਤੇ ਫਿਰ ਵੀ ਆ ਬਰਫ਼ ਦੇ ਪਾਣੀ ਨਾਲ ਤੂੰ ਇਸ਼ਨਾਨ ਕਰਿਆ ਚਾਹੁੰਦਾ। ਕਰ ਇਸ਼ਨਾਨ ਜਬ ਬਾਹਰ ਆਵਾ, ਜਦੋਂ ਇਹ ਖੱਤਰੀ ਜਾਤ ਦਾ ਪੁਰਸ਼ ਇਸ਼ਨਾਨ ਕਰਕੇ ਤੇ ਬਾਹਰ ਆ ਗਿਆ ਗਿਆ ਹੈ। ਦਰਸ਼ਨ ਦੇਖਤ ਭਰਮ ਨਸਾਵਾ, ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੈ ਜਿੰਨਾ ਭਰਮ ਭੁਲੇਖਾ ਸਭੇ ਦਾ ਨਾਸ ਹੋ ਗਿਆ ਹੈ। ਵਿਮਲ ਹਿਰਦਾ ਹੋਇ ਬੰਧਨ ਕੀਨੇ, ਉੱਜਲ ਹਿਰਦੇ ਸਹਿਤ ਹੋ ਕੇ ਇਸਨੇ ਮਾਰਨ ਨੂੰ ਮੱਥਾ ਟੇਕਿਆ। ਨਿਰਸ਼ਲ ਨਿਸ਼ਕਪਟ ਹੋ ਕੇ ਸੰਤ ਰੂਪ ਲਖ ਮਹਿਮਾ ਚੀਨੀ, ਇਹ ਸਾਧੂ ਰੂਪ ਵਿੱਚ ਹਨ ਉਹ ਜਾਣ ਕੇ ਬੜੀ ਭਾਰੀ ਮਹਿਮਾ ਪਛਾਣੀ। ਹੱਥ ਬੰਦ ਕੈ ਬਿਨੈ ਬਖਾਨੀ, ਇਸ ਨੇ ਦੋਵੇਂ ਹੱਥ ਜੋੜ ਕੇ ਮਾਰਨ ਨੂੰ ਕਿਹਾ ਹੈ। ਸੰਤ ਮਿਲਨ ਮਮ ਚਾਹੇ ਮਹਾਨੀ, ਹੇ ਮਹਾਰਾਜ ਮੈਨੂੰ ਸਾਧੂ ਸੰਤਾਂ ਦੀ ਬੜੀ ਤਿਕੜੀ ਮਿਲਣ ਦੀ ਚਾਹਨਾ ਹੁੰਦੀ ਸੀ ਵੀ ਪੂਰਨ ਕੋਈ ਸੰਤ ਮਿਲੇ ਤੇ ਗੱਲ ਬਣੇ। ਅਬਰਾਵਰ ਪਰ ਭਈ ਪ੍ਰਤੀਤੀ, ਹੁਣ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਬਚਨ ਸੁਣ ਕੇ ਆਪ ਜੀ ਉੱਤਰ ਮੈਨੂੰ ਪੂਰਾ ਪੂਰਾ ਯਕੀਨ ਹੋ ਗਿਆ। ਦਰਸ ਦੇਖ ਭਾ ਮਨ ਉਤ ਪ੍ਰੀਤੀ, ਤੁਹਾਡੇ ਦਰਸ਼ਨ ਦੇਖ ਕੇ ਕਰਕੇ ਮੇਰਾ ਮਨ ਵਾਲਾ ਮਾਰਾ ਬਹੁਤ ਪ੍ਰੀਤੀ ਸਹਿਤ ਹੋ ਗਿਆ, ਨਾਮ ਵਿੱਚ ਜੁੜ ਗਿਆ ਹੈ। ਪੂਰਬ ਕਰਮਨ ਕੇ ਫਲ ਪਾਏ, ਮਹਾਰਾਜ ਦੱਸਦਾ ਪੂਰਵਲੇ ਕੋਈ ਚੰਗੇ ਕਰਮ ਕੀਤੇ ਸੀ ਜਿਸ ਕਰਕੇ ਉਹਨਾਂ ਦਾ ਅੱਜ ਫਲ ਮੈਂ ਪਾਇਆ ਹੈ। ਪੂਰਨ ਸੰਤ ਮਿਲੇ ਤੁਮ ਆਏ, ਜਿਸ ਕਰਕੇ ਤੁਸੀਂ ਪੂਰਨ ਜਿਹੜੇ ਸਾਧੂ ਸੰਤ ਮਹਾਤਮਾ ਮੈਨੂੰ ਆ ਮਿਲੇ ਜਿਲੇ ਹੋ। ਤੇ ਕੀ ਪ੍ਰੀਤ ਦੇਖ ਗੁਣ ਖਾਨੇ, ਉਹਨਾਂ ਦੇ ਖਾਣ ਸਤਿਗੁਰੂ ਜੀ ਨੇ ਉਹਦੇ ਮਨ ਦੀ ਅੰਦਰਲੀ ਪ੍ਰੀਤੀ ਜਾਣ ਕੇ ਸਮਝ ਕੇ। ਉਪਦੇਸ਼ੀ ਔਰ ਭਗਤ ਮਹਾਨੇ, ਇਸ ਤਰ੍ਹਾਂ ਜਿਹੜੀ ਮਹਾਨ ਪ੍ਰੇਮਾ ਭਗਤੀ ਉਹਦਾ ਉਪਦੇਸ਼ ਦੇ ਦਿੱਤਾ ਵੀ ਪ੍ਰੇਮ ਨਾਲ ਇਸ ਢੰਗ ਨਾਲ ਵੀ ਤੂੰ ਭਗਤੀ ਕਰਿਆ ਕਰ ਤਕੜੇ ਹੋ ਕੇ। ਸਗਰੀ ਕਾਲ ਸੰਪੂਰਨ ਕੀਨੇ, ਹੋਏ ਨੇ ਕਹਿੰਦੇ ਕਾਲ ਨਾ ਕਮਾਈ ਕੀਤੀ ਸੀ ਉਹ ਵੀ ਮਹਾਰਾਜ ਨੇ ਸੰਪੂਰਨ ਸਫਲੀ ਕਰ ਦਿੱਤੀ। ਪ੍ਰਭ ਸਿਮਰਨ ਭੀ ਪ੍ਰੀਤ ਨਵੀਨੇ, ਉਹ ਕੀ ਹੈ ਵੀ ਪ੍ਰਭੂ ਦੇ ਸਿਮਰਨ ਵਿੱਚ ਨਵੀਂ ਪ੍ਰੀਤੀ ਜਾ ਗਈ। ਕਿਤੇ ਮਨ ਨਾਮ ਸਿਮਰਨ ਨੂੰ ਕਰਦਾ ਹੀ ਨਹੀਂ ਸੀ, ਕਿਤੇ ਪ੍ਰੀਤੀ ਨਾਲ ਮਨ ਜੁੜਿਆ ਰਹਿੰਦਾ ਵੀ ਕਰੀ ਜਾਈਏ ਭਗਤੀ। ਕਰ ਬੇਨਤੀ ਲੈ ਸਦਨ ਸਿਧਾਰਾ, ਫਿਰ ਮਹਾਰਾਜ ਅੱਗੇ ਬੇਨਤੀਆਂ ਕਰਕੇ ਮਹਾਰਾਜ ਨੂੰ ਘਰ ਵਿੱਚ ਲੈ ਕੇ ਚਲਿਆ ਗਿਆ। ਅਦਕ ਭਾਉ ਕਰ ਭੋਜਨ ਖੁਆਰਾ, ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਭੋਜਨ ਤਿਆਰ ਕਰਕੇ ਸਤਿਗੁਰੂ ਨੂੰ ਛਕਾਇਆ ਇਸ ਨੇ। ਤੀਨ ਦਿਵਸ ਰਾਖੇ ਹਿਤ ਸੰਗਾ, ਇਸ ਤਰ੍ਹਾਂ ਬੜੇ ਪ੍ਰੇਮ ਪਿਆਰ ਕਰਦਿਆਂ ਤਿੰਨ ਕੁ ਦਿਨ ਸਤਿਗੁਰੂ ਜੀ ਨੂੰ ਆਪਣੇ ਘਰ ਦੇ ਵਿੱਚ ਸਨੇ ਰੱਖ ਹੀ ਲਿਆ ਹੈ। ਯਾਰ ਵਲੀ ਕੋ ਸੁਣੋ ਪ੍ਰਸੰਗਾ, ਕਹਿੰਦੇ ਜਿਹੜਾ ਯਾਰ ਵਲੀ ਜਿਸ ਨੂੰ ਪਹਿਲਾਂ ਮਹਾਰਾਜ ਨਿਹਾਲ ਕਰਕੇ ਕੰਧਾਰ ਵਿੱਚ ਆਏ ਉਹਦਾ ਵੀ ਪ੍ਰਸੰਗ ਕੁਝ ਬਾਕੀ ਰਹਿੰਦਾ ਉਹ ਵੀ ਸੁਣ ਲਓ। ਸੇਖ ਸਰਫ ਇੱਕ ਤੇਹ ਕੋ ਮੀਤਾ, ਸੇਖ ਸਰਫ ਨਾਮ ਦਾ ਇਹ ਯਾਰ ਵਲੀ ਦਾ ਇੱਕ ਹੋਰ ਕੋਈ ਮਿੱਤਰ ਹੈ ਸੀ। ਪਰਚਤ ਹੋਤੇ ਕਰਤ ਹਿਤ ਚੀਤਾ, ਆਪੋ ਵਿੱਚ ਹੀ ਇੱਕ ਦੂਸਰੇ ਦੇ ਨਾਲ ਦਿਲ ਦਾ ਪ੍ਰੇਮ ਪਿਆਰ ਕਰਕੇ ਪਰਚਦੇ ਸੀ, ਪ੍ਰੇਮ ਪਿਆਰ ਦੇ ਬਚਨ ਬਿਲਾਸ ਕਰਦੇ ਹੁੰਦੇ ਸੀ। ਦੋਹਰਾ ਜਬ ਸ੍ਰੀ ਗੁਰ ਮਿਲ ਕੇ ਗਏ, ਇਧਰ ਯਾਰ ਬਲੀ ਨੂੰ ਜਦੋਂ ਗੁਰੂ ਮਹਾਰਾਜ ਜੀ ਮਿਲ ਕੇ ਗਏ ਸੀ, ਨਿਹਾਲ ਕਰਕੇ ਗਏ ਸੀ, ਪਿੱਛੇ ਆਇਓ ਸੋਏ, ਇਹਦਾ ਜਿਹੜਾ ਮਿੱਤਰ ਸਾਧ ਸਰਫ ਬਾਅਦ ਵਿੱਚ ਕਿਤੇ ਪਿੱਛੇ ਬਾਅਦ ਵਿੱਚ ਆਇਆ ਹੈ। ਮਗਨ ਬਿਲੋਕ ਕੈ, ਇਸ ਤਰ੍ਹਾਂ ਇਹ ਜਾਰਵਲੀ ਨੂੰ ਮਸ ਜਾ ਹੋਇਆ ਵੇਖ ਕੇ ਪੂਜਿਓ ਬਚਨ ਬਗੋਏ, ਬਚਨ ਕਹਿ ਕੇ ਜਾਰਵਲੂ ਨੂੰ ਉਹ ਸਾਧ ਸਰਫ ਨੇ ਪੁੱਛਿਆ ਦੱਸਿਆ ਹੈ। ਚੌਪਈ ਕੌਣ ਹਾਲ ਤੁਮ ਭਏ ਦੀਵਾਨੇ, ਜਾਰਵਲੀ ਜੀ ਕਿਹੜੀ ਮਸਤੀ ਕਰਕੇ ਅੱਜ ਤੁਸੀਂ ਦੀਵਾਨੇ ਵਿਸਵਾਨੇ ਜੇ ਹੋ ਗਏ। ਜਗ ਵਿਵਹਾਰ ਸਰਬ ਬਿਸਰਾਨੇ, ਸੰਸਾਰ ਦੇ ਜਿਹੜੇ ਵਿਵਹਾਰ ਸੀ ਉਹ ਸਾਰੇ ਤੁਸੀਂ ਭੁਲਾ ਦਿੱਤੇ, ਮਸਤ ਹੋਏ ਬੈਠੇ ਹੋ। ਕਾਲ ਔਰ ਬਿਦ ਔਰ ਆਜਾ, ਤਾਂ ਮਿੱਤਰਾ ਜਦੋਂ ਮੈਂ ਗਿਆ ਸੀ ਹੋਰ ਤਰ੍ਹਾਂ ਦੀ ਤੁਹਾਡੀ ਵਿਧੀ ਤਰੀਕਾ ਸੀ, ਅੱਜ ਹੋ ਰਹੀ ਹੈ ਤੁਹਾਡਾ ਸਭ ਕੁਛ। ਕੋ ਤੋਹ ਮਿਲਿਓ ਭਇਓ ਅਸ ਕਾਜਾ, ਇਹ ਜਾਰ ਵਾਲੀ ਕਿਹੜਾ ਤੈਨੂੰ ਇਹੋ ਜਿਹਾ ਮਿਲ ਗਿਆ ਜਿਸ ਕਰਕੇ ਐਸਾ ਮਸਤੀ ਵਾਲਾ ਕੰਮ ਹੋ ਗਿਆ, ਤੂੰ ਮਸਤ ਹੋ ਰਹੀ ਹੈ, ਸਭ ਧੰਦੇ ਭੁੱਲ ਗਏ। ਯਾਰ ਬਲੀ ਤੇ ਸੰਗ ਬਗੋਵਾ, ਜਿਹੜਾ ਸਾਥ ਸਰਫ ਸੇਖ ਸਰਫ ਹੈ ਉਹਦੇ ਸਾਥ ਯਾਰ ਬਲੀ ਨੇ ਉਹ ਬਚਨ ਕਿਹਾ। ਯਕ ਕੋ ਮੈਂ ਖੁਰੀਦ ਲੱਖ ਹੋਵਾ, ਇੱਕ ਨੂੰ ਜਦੋਂ ਦਾ ਮੈਂ ਜਾਣ ਕੇ ਉਹਦਾ ਮਰੀਦ ਹੋ ਗਿਆ, ਸੇਵਕ ਹੋ ਗਿਆ। ਆਹ ਫਕੀਰ ਮੀ ਪੀਰ ਜੋ ਮੇਰੋ, ਜਿਹੜਾ ਕੋਈ ਪੀਰ ਹੈ ਬੜਾ ਤਕੜਾ ਫਕੀਰ ਹੈ। ਹਾਲ ਭਇਓ ਅਸ ਦਰਸ਼ਨ ਹੇਰੋ, ਸੇਖ ਸਾਹਿਬ ਉਹਦੇ ਦਰਸ਼ਨ ਕਰਕੇ ਮੈਂ ਦਰਸ਼ਨ ਦੇ ਕੇ ਇਸ ਤਰ੍ਹਾਂ ਹਾਲ ਕੇ ਮਸਤੀ ਸਹਿਤ ਹੋ ਗਿਆ, ਮਸਤ ਹੋ ਗਿਆ। ਕਰੁਣਾ ਦ੍ਰਿਸ਼ਟ ਧਾਰ ਕੈ ਮੋਹ ਪਰ, ਜਿਹੜੇ ਵੀ ਐਸੇ ਪੀਰ ਫਕੀਰ ਹੈ ਉਹਨਾਂ ਨੇ ਕਿਰਪਾ ਦੀ ਨਿਗਾਹ ਧਾਰ ਕੇ ਮੇਰੇ ਤੇ ਮਿਹਰ ਦੀ ਨਿਗਾਹ ਕਰਕੇ, ਦੀਨੋ ਗਿਆਨ ਮੋਹ ਮਨ ਕੋ ਹਰ, ਮੇਰੇ ਮਨ ਦੇ ਵਿੱਚ ਜਿਹੜਾ ਮੋਹ ਸੀ ਨਾ ਉਹਨੂੰ ਨਾਸ ਕਰਕੇ ਮੈਨੂੰ ਮਨ ਦੇ ਵਿੱਚ ਬ੍ਰਹਮ ਗਿਆਨ ਦੇ ਦਿੱਤਾ ਹੈ। ਕੁਜੈ ਸੇਖ ਸੋ ਕੁਜਾ ਸਿਧਾਇਓ, ਜਿਹੜਾ ਸੇਖ ਸਰ ਪੁੱਛਣ ਲੱਗਿਆ ਵੀ ਯਾਰ ਬਲੀ ਜਿਹਨੇ ਤੈਨੂੰ ਐਸਾ ਬ੍ਰਹਮ ਗਿਆਨ ਦਿੱਤਾ ਉਹ ਕਿੱਥੇ ਚਲੇ ਗਏ? ਦਿਖ ਰਾਵਹ ਅਸ ਜਾਹੇ ਬਣਾਇਓ, ਨੇ ਇਹੋ ਜਿਹਾ ਤੈਨੂੰ ਕਹਿੰਦੇ ਬ੍ਰਹਮ ਗਿਆਨੀ ਬਣਾ ਤਾ, ਉਹਦੇ ਦਰਸ਼ਨ ਮੈਨੂੰ ਵੀ ਦਿਖਾ ਕਰਾ। ਯਾਰ ਬਲੀ ਕਹਿ ਪਾਓ ਤਰੀ ਜੈ, ਯਾਰ ਬਲੀ ਕਹਿਣ ਲੱਗਿਆ ਵੀ ਹੇ ਸੇਖ ਸਰਬ ਮਿੱਤਰਾ ਆਪਣੇ ਹਿਰਦੇ ਵਿੱਚ ਪ੍ਰੇਮ ਪਿਆਰ ਰੱਖ, ਮਿਲ ਹੈ ਆਏ ਸੋ ਆਪ ਲਖੀਜੈ, ਆਪ ਹੀ ਆ ਕੇ ਤੈਨੂੰ ਮਿਲ ਪੈਣਗੇ ਤਿਉ ਜਾਣ ਲੈ। ਸੁਣਤ ਬਚਨ ਦੇ ਧਰਨਾ ਬੈਸਾ, ਯਾਰ ਬਲੀ ਦੇ ਬਚਨ ਸੁਣ ਕੇ ਜਿਹੜਾ ਸੇਖ ਸਰਬ ਹੈ ਕਹਿੰਦੇ ਧਰਨਾ ਦੇ ਕੇ ਬੈਠ ਗਿਆ। ਕਹਿ ਉਠੋ ਪਿਖ ਕੈ ਉਹ ਕੈਸਾ, ਯਾਰ ਬਲੀ ਨੂੰ ਕਹਿਣ ਲੱਗਾ ਕਹਿੰਦੇ ਪਹਿਲਾਂ ਉਹ ਉਸੇ ਵੇਲੇ ਉੱਠਾਂਗਾ ਜਿਸ ਵੇਲੇ ਵੇਖਾਂਗਾ ਵੀ ਉਹ ਕੈਸਾ ਹੈ ਮਹਾਨ ਜੀ ਨੇ ਤੈਨੂੰ ਬ੍ਰਹਮ ਗਿਆਨ ਬਖਸ਼ਿਆ। ਆਗੈ ਮਿਲ ਕੇ ਜਾਵਤ ਤਾਮੂ, ਪਹਿਲਾਂ ਤਾਂ ਇਹ ਜਿਹੜਾ ਸੇਖ ਸਰ ਮਿੱਤਰ ਸੀ ਯਾਰ ਬਲੀ ਨੂੰ ਮਿਲ ਕੇ ਆਪਣੇ ਘਰੇ ਚਲਾ ਜਾਂਦਾ ਹੁੰਦਾ, ਬੈਠ ਰਹੇ ਤੈ ਦੇਖਣ ਕਾਮੂ। ਅੱਜ ਬਈ ਜਿਹੜੇ ਗੁਰੂ ਨਾਨਕ ਕਾਮਲ ਫਕੀਰ ਹੈ ਉਹਨਾਂ ਦੇ ਦਰਸ਼ਨ ਦੇਖਣੇ ਹੈ, ਇਸ ਵਾਸਤੇ ਕਹਿੰਦੇ ਉੱਥੇ ਧਰਨਾ ਮਾਰ ਕੇ ਬੈਠ ਰਿਹਾ ਹੈ। ਜਬ ਹੀ ਦਿਵਸ ਬਤੀਤੇ ਚਾਰ, ਇਸ ਵੇਲੇ ਕਹਿੰਦੇ ਇਸ ਤਰ੍ਹਾਂ ਬੈਠਿਆਂ ਬੈਠਿਆਂ ਸੇਖ ਸਰਬ ਨੂੰ ਚਾਰ ਦਿਨ ਲੰਘ ਗਏ। ਆਏ ਸ੍ਰੀ ਗੁਰ ਕਰਨਾ ਧਾਰ, ਨਾਨਕ ਸਾਹਿਬ ਜੀ ਕਿਰਪਾ ਕਰਨ ਵਾਸਤੇ ਇਹਦੇ ਤੇ ਮਿਹਰ ਕਰਨ ਵਾਸਤੇ ਆਈ ਗਏ ਹਨ। ਦੇਖਿਓ ਯਾਰ ਬਲੀ ਤਬ ਗੁਰ ਕੋ, ਉਸ ਵੇਲੇ ਯਾਰ ਬਲੀ ਨੇ ਜਦੋਂ ਗੁਰੂ ਮਹਾਰਾਜ ਨੂੰ ਦੇਖਿਆ ਹੈ, ਪੂਰਨ ਉਠਿਓ ਪ੍ਰੇਮ ਕਰ ਉਰ ਕੋ, ਉਸੇ ਵੇਲੇ ਜਿਹਦਾ ਪ੍ਰੇਮ ਪਿਆਰ ਕਰਦਿਆਂ ਬੜੀ ਛੇਤੀ ਉੱਠ ਖੜੋਤਾ ਇਹ ਸੇਖ ਸਰਫ, ਕੀ ਬੰਧਨ ਜੁਗ ਪਦ ਅਰ ਬਿੰਦਾ, ਉੱਠ ਕੇ ਦੋਵੇਂ ਚਰਨਾਂ ਕੌਲਾਂ ਤੇ ਸੇਖ ਸਰਫ ਨੇ ਨਮਸਕਾਰ ਕੀਤਾ। ਬਹਿ ਸਾਰੇ ਪੁਨ ਆਨੰਦ ਕੰਦਾ, ਬਾਅਦ ਜੋ ਆਨੰਦ ਦੇ ਮੁੱਢ ਹਨ ਆਨੰਦ ਦੇ ਬੱਦਲ ਹਨ ਸਤਿਗੁਰੂ ਉਹਨਾਂ ਨੂੰ ਬਿਠਾਇਆ ਹੈ। ਸੇਖ ਸਰਫ ਪੁਨ ਬਾਨੀ ਭਾਖੀ, ਇਹ ਜਿਹੜਾ ਸੇਖ ਸਰਫ ਹੈ ਨੇ ਫਿਰ ਮਹਾਰਾਜ ਨੂੰ ਇਸ ਤਰ੍ਹਾਂ ਦਾ ਬਚਨ ਕਿਹਾ ਹੈ, ਖਫਨੀ ਕਰਦ ਚਕਾਰ ਜੋ ਰਾਖੀ, ਜਿਹੜੀ ਹੈ ਜਿਹੜੀ ਤੁਸੀਂ ਖਫਨੀ ਜੀ ਗਲ ਵਿੱਚ ਪਾ ਰੱਖੀ ਹੈ ਕਿਸ ਵਾਸਤੇ ਪਾ ਰੱਖੀ ਹੋਈ ਹੈ? ਗੁਰੂ ਮਾਇਆ ਨਾ ਤਾਹੇ ਬਤਾਏ, ਮਹਾਰਾਜ ਜੀ ਉਸ ਵੇਲੇ ਇਸ ਖਫਨੀ ਦਾ ਜਿਹੜਾ ਅਰਥ ਜਾ ਦੱਸਣ ਲੱਗੇ ਇਸ ਨੂੰ। ਖਫਨੀ ਹੋਏ ਘਰ ਖੌਫ ਖੁਦਾਏ, ਖਫਨੀ ਪਾਉਣ ਦਾ ਮਤਲਬ ਹੁੰਦਾ ਪ੍ਰਯੋਜਨ ਅਰਥ ਹੈ ਵੀ ਉਹਨੂੰ ਜਿਹੜਾ ਕੋਈ ਖਫਨੀ ਪਾ ਕੇ ਰੱਖਦਾ ਉਹਨੂੰ ਖੁਦਾ ਦਾ ਖੌਫ ਹੁੰਦਾ, ਖੁਦਾ ਦੇ ਡਰ ਭੈ ਵਿੱਚ ਰਹਿੰਦਾ ਹੁੰਦਾ ਖਫਨੀ ਪਾਉਣ ਵਾਲਾ। ਜੀਵਤ ਮ੍ਰਿਤਕ ਜਗਤ ਹੋਇ ਰਹੀਏ, ਇਸ ਕਰਕੇ ਵੀ ਖਫਨੀ ਪਾਉਣ ਦਾ ਮਤਲਬ ਇਹ ਹੈ ਸੰਸਾਰ ਦੇ ਵਿੱਚ ਕਹਿੰਦੇ ਜਿਉਂਦੇ ਮਰਿਆ ਵਾਂਗ ਹੋ ਕੇ ਰਹਿਣਾ ਕਰੀਏ, ਹੱਕ ਪਛਾਣ ਸਰਬ ਸੁਖ ਲਹੀਏ, ਜਿਹੜਾ ਹੱਕ ਸੱਚ ਸਰੂਪ ਖੁਦਾ ਹੈ ਰੱਬ ਨੂੰ ਪਛਾਣ ਕੇ ਸਾਰੇ ਸੁਖ ਲਈਏ, ਚਲ ਕੇ ਬਿਖੈ ਡੂਬ ਜੋ ਤਰਹੀ, ਸਰਫ ਜਿਹੜਾ ਕੋਈ ਮਨੁੱਖ ਪਾਣੀ ਵਿੱਚ ਡੁੱਬ ਕੇ ਤੇ ਫਿਰ ਕਹਿੰਦੇ ਉੱਪਰ ਤਰਦਾ ਆਉਂਦਾ ਹੁੰਦਾ ਹੈ, ਬਹੁਰਨ ਡੁੱਬਣ ਕੋ ਡਰ ਕਰਹੀ, ਤਾਂ ਨਹੀਂ ਮਨੁੱਖ ਨੂੰ ਕਹਿੰਦੇ ਜਿਹੜਾ ਉਹ ਡੁੱਬਣ ਦਾ ਕੋਈ ਡਰ ਰਹਿੰਦਾ, ਜਿਹੜਾ ਇੱਕ ਵਾਰੀ ਪਾਣੀ ਵੀ ਡੁੱਬ ਕੇ ਤਰੇ ਨਾ ਫਿਰ ਨਹੀਂ ਉਹ ਡੁੱਬਦਾ ਹੁੰਦਾ। ਨਦੀ ਸਰਬ ਆਰ ਸਾਗਰ ਮਾਹੀ, ਰੇਤਾ ਭਾਵੇਂ ਨਦੀਆਂ ਤੇ ਹੋਵੇ ਭਾਵੇਂ ਬੜੇ ਭਾਰੀ ਸਮੁੰਦਰਾਂ ਵਿੱਚ ਵੀ ਚਲਾ ਜਾਵੇ ਉਹਦਾ ਸਰੀਰ, ਤਰਤ ਸਰਬ ਪਰ ਕਬ ਨਾ ਡੁਬਾਹੀ, ਜਿਹੜਾ ਇੱਕ ਵਾਰੀ ਪਾਣੀ ਵੀ ਡੁੱਬ ਗਿਆ ਫਿਰ ਤਰਨ ਲੱਗ ਗਿਆ, ਫਿਰ ਕਦੇ ਨੀ ਉਹ ਡੁੱਬਦਾ ਹੈ, ਫਿਰ ਤਰਦਾ ਹੀ ਰਹਿੰਦਾ ਹੈ। ਤੈਸੇ ਮ੍ਰਿਤਕ ਭਏ ਜੋ ਜੀਵਤ, ਇਸੇ ਤਰ੍ਹਾਂ ਵੀ ਸੇ ਸਰਬ ਜਿਹੜੇ ਜਿਉਂਦੇ ਹੀ ਮਰ ਗਏ, ਪਰਮ ਭਾਵ ਪਰਮੇਸ਼ਰ ਦੀ ਤਰਫ ਜਿਉਂ ਪਏ ਸੰਸਾਰ ਵੱਲੋਂ ਮਰ ਗਏ। ਪੁੰਨ ਤਿੰਨ ਨਹਿ ਮ੍ਰਿਤ ਕੋ ਦੁੱਖ ਜੀਵਤ, ਉਹਨਾਂ ਨੂੰ ਫਿਰ ਕਹਿੰਦੇ ਮੌਤ ਦਾ ਕਿਤੇ ਦੁੱਖ ਨਹੀਂ ਹੁੰਦਾ, ਫਿਰ ਨੀ ਉਹ ਡੁੱਬਦੇ ਹਨ ਸੰਸਾਰ ਸਮੁੰਦਰ ਵਿੱਚ। ਆਪਾ ਕਬ ਨਾ ਜਨਾਵਾ ਹੁਕਾਂ ਕੋ, ਇਸ ਕਰਕੇ ਵੀ ਸੇਖ ਸਰਫ ਆਪਣੇ ਆਪ ਨੂੰ ਕਦੇ ਨਾ ਜਨਾਓ ਵੀ ਅਸੀਂ ਕੋਈ ਬਹੁਤ ਮਹਾਨ ਹਾਂ। ਹੋਏ ਰਹੋ ਸਭ ਕੀ ਪੱਗ ਖਾ ਕੋ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਏ। ਦੂਜੇ ਸਰਫ ਗੋਦੜੀ ਕੌਣ, ਸਵੇਰੇ ਸੇਖ ਸਰਫ ਪੁੱਛਣ ਲੱਗਿਆ ਮਹਾਰਾਜ ਜਿਹੜੀ ਤੁਸੀਂ ਗੋਦੜੀ ਜੀ ਪਾਈ ਹੈ ਇਹਦਾ ਮਤਲਬ ਕੀ ਹੈ? ਕਹੋ ਕਰਮ ਬੈ ਰਾਗੀ ਜੌਨ, ਇਹ ਵੀ ਗੋਦੜੀ ਪਾਉਣ ਦਾ ਕੀ ਮਤਲਬ ਹੁੰਦਾ ਹੈ? ਇਸੇ ਤਰ੍ਹਾਂ ਜਿਹੜਾ ਕੋਈ ਵਿਰਾਗਵਾਨ ਪੁਰਸ਼ ਵਿਰਾਗੀ ਹੁੰਦਾ ਉਹਦੇ ਕਰਮ ਕਰਤੱਵ ਕੀ ਹੁੰਦੇ ਉਹ ਵੀ ਦੱਸੋ। ਦੋਹਰਾ ਗੁਰੂ ਭਨਿਓ ਅਸ ਗੋਦੜੀ, ਗੁਰੂ ਮਹਾਰਾਜ ਕਹਿੰਦੇ ਇੱਕ ਤਾਂ ਵੀ ਆ ਗੋਦੜੀ ਜੀ ਪਾਈ ਹੁੰਦੀ ਹੈ ਨਾ ਸਰੀਰ ਤੇ ਲੱਕ ਨਾਲ, ਇੱਕ ਹੁੰਦੀ ਕਹਿੰਦੇ ਐਸੀ ਗੋਦੜੀ ਸੂਈ ਸਬੂਰੀ ਤੇ, ਕਹਿੰਦੇ ਉਹ ਗੋਦੜੀ ਨੂੰ ਬਣਾਉਣ ਵਾਸਤੇ ਜਿਹੜਾ ਸੰਤੋਖ ਧਾਰਨਾ ਹੈ, ਕਹਿੰਦੇ ਸੰਤੋਖ ਰੂਪੀ ਸੂਈ ਲੈਣਾ ਚਾਹੀਏ, ਲੇਹੋ ਚਾਹੀਦਾ ਪਾਠ। ਬਜ਼ੁਰਗ ਸੰਗਤ ਤੰਤ ਲੇ, ਇਸ ਤਰ੍ਹਾਂ ਜਿਹੜੀ ਕੋਈ ਬਜ਼ੁਰਗਾਂ ਦੀ ਸਾਧੂ ਸੰਗਤਾਂ ਦੀ ਸੰਗਤ ਕਰਨੀ ਇਹੀ ਧਾਗਾ ਲੈ ਲੈਣਾ ਚਾਹੀਏ। ਸੀਵਨ ਮਨਨ ਕਰੇ, ਜਿਹੜਾ ਸਾਧੂ ਸੰਤਾਂ ਦਾ ਵਚਨ ਮੰਨਣਾ ਭਰੋਸਾ ਕਰਨਾ ਉਹਦੇ ਤੇ, ਕਹਿੰਦੇ ਉਸ ਗੋਦਨੀ ਨੂੰ ਸਿਉਣਾ ਹੈ। ਚੌਪਈ ਮਾਨ ਖੋਏ ਕਰ ਪਾਵਹ ਤਾਹੀ, ਜਿਹੜਾ ਕੋਈ ਮਾਨ ਹੰਕਾਰ ਹੈ ਸਤਿਕਾਰ ਉਹਨੂੰ ਜਿਹੜਾ ਗਵਾ ਦੇਣਾ ਹੈ ਇਹੀ ਗੋਦੜੀ ਦਾ ਗਲ ਵਿੱਚ ਪਾਉਣਾ ਹੈ। ਜਮ ਸਰਦੀ ਡਰ ਹੋਵਤ ਨਾਹੀ, ਜਿਹੜਾ ਇਹੋ ਜਿਹੀ ਗੋਦੜੀ ਪਾ ਲਏ ਉਧਰ ਡਰ ਨੀ ਨਾ ਹੁੰਦਾ, ਇਧਰ ਕਹਿੰਦੇ ਜਮਾਂ ਦਾ ਜਿਹੜਾ ਭੈ ਡਰ ਹੈ ਇਹਨੂੰ ਠੰਡ ਨੀ ਲੱਗਦੀ, ਪਾੜਾ ਨੀ ਲੱਗਦਾ ਹੈ। ਹੋਏ ਬੇਐਬ ਬਿਰਾਗੀ ਸੋਏ, ਬਾਕੀ ਜਿਹੜਾ ਬਿਰਾਗੀ ਪੁਰਸ਼ ਆ ਉਹਦੇ ਲੱਛਣ ਇਹ ਹੁੰਦੇ ਆ, ਕਹਿੰਦੇ ਉਹ ਔਗਣਾ ਤੋਂ ਰਹਿਤ ਹੁੰਦਾ ਹੈ, ਔਗਣ ਨੀ ਕਰਦਾ ਹੈ, ਮਾਇਆ ਮੋਹ ਲੱਗੇ ਨਹਿ ਕੋਏ। ਇਸੇ ਬਿਰਾਗੀ ਨੂੰ ਜਿਹੜਾ ਔਗਣਾ ਤੋਂ ਰਹਿਤ ਹੁੰਦਾ ਉਹਨੂੰ ਮਾਇਆ ਦਾ ਮੋਹ ਵੀ ਕੋਈ ਲੱਗਦਾ ਨੀ, ਮਾਇਆ ਦਾ ਮੋਹ ਉਹਦੇ ਤੇ ਹਾਵੀ ਨੀ ਹੁੰਦਾ ਹੈ। ਏਕ ਖੁਦਾਇ ਸਭਨ ਮੈਂ ਜਾਣਾ ਹੈ, ਜਿਹੜਾ ਵਿਰਾਗੀ ਹੈ ਸਾਰਿਆਂ ਵਿੱਚ ਖੁਦਾ ਨੂੰ ਹੀ ਜਾਣਦਾ ਹੈ। ਹਿਰਦੈ ਵਿਕਾਰਨ ਕਬਹੂ ਆਨ ਹੈ, ਆਪਣੇ ਹਿਰਦੇ ਵਿੱਚ ਜਿਹੜਾ ਕੋਈ ਭੈੜਾ ਵਿਕਾਰ ਗੁਣਗੁਣਾ ਉਹਨੂੰ ਕਦੇ ਨੀ ਲਿਆਉਂਦਾ, ਬੇਈਮਾਨ ਧੋਖੇ ਕਰਨ ਵਾਸਤੇ ਨੀ ਸੋਚਦਾ। ਬੰਧਨ ਤਜ ਅਬੰਧ ਜੋ ਰਹੇ, ਜਿਹੜਾ ਮੋਹ ਮਮਤਾ ਦੇ ਬੰਧਨਾਂ ਨੂੰ ਛੱਡ ਕੇ ਬੰਧਨਾਂ ਤੋਂ ਹੋ ਕੇ ਰਹਿਤ ਹੋ ਕੇ ਰਹੇ, ਤੇਹ ਕੋ ਸੰਤ ਬਿਰਾਗੀ ਕਹੈ, ਉਸ ਨੂੰ ਜਿਹੜੇ ਬਈ ਪੂਰਨ ਸੰਤ ਉਹ ਬਿਰਾਗੀ ਪੁਰਸ਼ ਕਹਿੰਦੇ ਵੀ ਇਹ ਬਿਰਾਗਮਾਨ ਹੈ, ਉਂਝ ਕੋਈ ਘਰ ਛੱਡ ਜਾਣਾ ਕੋਈ ਵਿਰਾਗੀ ਨੀ ਬਣ ਜਾਣਾ ਹੁੰਦਾ। ਸੁਣ ਕੇ ਸਰਫ ਭਇਓ ਮਨ ਦੀਨ, ਮਹਾਰਾਜ ਦੇ ਵਚਨ ਸੁਣ ਕੇ ਜਿਹੜਾ ਸੇਖ ਸਿਰਫ ਮਨ ਦੇ ਵਿੱਚ ਬਹੁਤ ਨਿਮਰਤਾ ਸਹਿਤ ਹੋਇਆ ਹੈ। ਪੱਗ ਸਿਰ ਧਰ ਨਾ ਉਠਾਵਨ ਕੀਨ, ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਮੁੜ ਕੇ ਸੀਸ ਚੁੱਕਣਾ ਹੀ ਨੀ ਕੀਤਾ ਹੈ। ਕਹਿ ਕਿ ਭਇਓ ਮੁਰੀਦ ਤੁਮਾਰਾ, ਕਹਿਣ ਲੱਗਿਆ ਹੇ ਗੁਰੂ ਨਾਨਕ ਸਹਿ ਮੈਂ ਤਾਂ ਤੁਹਾਡਾ ਸੇਵਕ ਹੋ ਗਿਆ। ਹੋਏ ਪੀਰਨ ਸਿਰ ਪੀਰ ਉਦਾਰਾ, ਹੇ ਮਹਾਰਾਜ ਮੇਰੇ ਪੀਰਾਂ ਵਿੱਚੋਂ ਅਜ ਸ਼੍ਰੋਮਣੀ ਪੀਰ ਹੋ ਗਏ ਮਹਾਨ ਸ੍ਰੇਸ਼ਟ। ਤੁਮ ਸਮ ਸਾਹਿਬ ਔਰਨ ਪਾਵੈ ਹੈ, ਤੁਹਾਡੇ ਵਰਗਾ ਮਹਾਰਾ ਮਾਲਕ ਜਿਹੜਾ ਗੁਰੂ ਪੀਰ ਹੈ ਮੈਂ ਕੋਈ ਹੋਰ ਨੀ ਪਾਵਾਂਗਾ। ਜਗਤ ਸਰਬ ਜੇ ਖੋਜਣ ਜਾਵੇ, ਸਾਰੇ ਸੰਸਾਰ ਦੇ ਢੂੰਡਣ ਜਾਈਏ ਲੱਭਣ ਜਾਈਏ ਤੁਹਾਡਾ ਵੀ ਵਿੱਚੋਂ ਤੁਹਾਡੇ ਵਰਗਾ ਪੀਰਾਂ ਵਿੱਚੋਂ ਸ਼੍ਰੋਮਣੀ ਪੀਰ ਸਰੀਰ ਨਹੀਂ ਲੱਭੇਗਾ। ਗੁਰ ਨਿਜ ਘਰ ਸੋ ਸੀਸ ਉਠਾਵਾ। ਉਸ ਵੇਲੇ ਮਹਾਰਾਜ ਨੇ ਆਪਣੇ ਹੱਥਾਂ ਨਾਲ ਇਹ ਜਿਹੜਾ ਸੇਗ ਸਰਫਰ ਸਿਰਜਾ ਚੁੱਕਿਆ ਚਰਨਾ ਤੋਂ, ਕਹਿਓ ਹਿਰਦੇ ਤੇ ਤਜੀਏ ਦਾਵਾ। ਮੁੱਖੋਂ ਮਹਾਰਾਜ ਨੇ ਬਚਨ ਕਿਹਾ ਵੀ ਹਿਰਦੇ ਵਿੱਚ ਜਿਹੜੇ ਕੋਈ ਦਾਵੇ ਬੰਧਨੇ ਧਾਵੇ ਨੇ, ਵੀ ਆਹ ਮੇਰਾ ਉਹ ਮੇਰਾ ਇਹ ਛੱਡ ਦੇਈਏ। ਸਤ ਨਾਮ ਸਿਮਰਹ ਲਿਵ ਲਾਏ। ਮਨ ਦੀ ਬਿਰਤੀ ਲਾ ਕੇ ਵੀ ਸੇਖ ਸਰਬ ਸਤਨਾਮ ਵਾਹਿਗੁਰੂ ਸਿਮਰਿਆ ਕਰ। ਦੇਖੈ ਕਰਨਾ ਦ੍ਰਿਸ਼ਟ ਖੁਦਾਏ। ਇਸ ਤਰ੍ਹਾਂ ਜਿਹੜਾ ਖੁਦਾ ਦੀ ਮਿਹਰ ਦੀ ਨਾਗ ਨਿਗਾਹ ਨਾਲ ਤੇਰੇ ਵੱਲੀ ਫਿਰ ਤੱਕੇਗਾ। ਸੁਯੋ ਗੁਰੂ ਕਰ ਸੋ ਸਿਰ ਜਬ ਹੀ। ਮਹਾਰਾਜ ਦਾ ਜਿਹੜਾ ਮਿਹਰ ਭਰਿਆ ਹੱਥ ਹੈ ਇਹਦੇ ਸਿਰ ਨੂੰ ਛੋ ਗਿਆ। ਜੱਗੀ ਨਾਮ ਲਿਵ ਮਨ ਮਹਿ ਤਬ ਹੀ। ਦੇਵੀ ਤਦੋਂ ਹੀ ਕਹਿੰਦੇ ਜਿਹੜੀ ਜੋ ਵਾਹਿਗੁਰੂ ਨੂੰ ਚਿੰਤਨ ਕਰਨ ਵਾਲੀ ਲੈਵੇ ਉਹ ਜਾਗ ਪਈ ਪ੍ਰਕਾਸ਼ ਪਈ ਲੱਗ ਗਈ। ਗੁਰ ਕਹਿ ਤੁਮ ਆਪ ਸਦਨ ਸਿਧਾਰ। ਗੁਰੂ ਮਹਾਰਾਜ ਕਹਿੰਦੇ ਲੈ ਵੀ ਸੇਖ ਸਰਬ ਹੁਣ ਤੂੰ ਘਰ ਵੱਲ ਚਲਾ ਜਾ। ਹਿਰਦੇ ਖੁਦਾ ਇਸ ਦੀਵ ਸਮਾਰੋਹ। ਦੇਹ ਵਿੱਚ ਬੈਠ ਕੇ ਹਮੇਸ਼ਾ ਹਿਰਦੇ ਕਰਕੇ ਖੁਦਾ ਨੂੰ ਚੇਤੇ ਕਰਿਆ ਕਰ। ਸੇਖ ਜੋਰ ਕਰ ਬਚਨ ਉਚਾਰਾ। ਸੇਖ ਸਰਬ ਨੇ ਹੱਥ ਜੋੜ ਕੇ ਬਚਨ ਕਿਹਾ ਸਤਿਗੁਰਾਂ ਨੂੰ। ਬਹੁਰ ਦੇ ਹੋ ਗਏ ਕਬ ਹੈ ਦਿਦਾਰਾ। ਨਾਨਕ ਸਾਹਿਬ ਮੇਰੇ ਪੀਰਾਂ ਦੇ ਪੀਰ ਸ਼੍ਰੋਮਣੀ ਪੀਰ ਫੇਰ ਕਦੋਂ ਦਰਸ਼ਨ ਦੇਵੋਗੇ। ਹਿਰਦੇ ਯਾਦ ਰੱਖ ਜੁਤ ਪ੍ਰੀਤੀ। ਮਹਾਰਾਜ ਕਹਿੰਦੇ ਵੀ ਸੇਖ ਸਰਬ ਪ੍ਰੀਤੀ ਸਾਹਿਬ ਹਿਰਦੇ ਤੂੰ ਸਾਨੂੰ ਯਾਦ ਰੱਖਣਾ। ਆਪ ਦਿਦਾਰ ਸਮਝ ਆਹੋ ਇਸ ਰੀਤੀ। ਜਿਹੜਾ ਹਿਰਦੇ ਵਿੱਚ ਪ੍ਰੀਤੀ ਸਾਹਿਬ ਯਾਦ ਰੱਖਣਾ ਇਹੀ ਸਾਡੇ ਕਹਿੰਦੇ ਦਰਸ਼ਨ ਦਿਦਾਰ ਹੈ ਹਮੇਸ਼ਾ ਦੇ। ਜੋ ਤੇਰੇ ਚਿਤ ਹੋਇ ਬਹੁ ਚਾਹੀ। ਮਹਾਰਾਜ ਕਹਿੰਦੇ ਜੇ ਭਲਾ ਤੇਰੇ ਚਿਤ ਵਿੱਚ ਬਹੁਤ ਹੀ ਚਾਹਨਾ ਹੋਵੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਸਹਿਜਾਦਾ ਹੈ ਖੁਰਮੇ ਮਾਹੇ। ਵੀ ਖੁਰਮੇ ਸ਼ਹਿਰ ਵਿੱਚ ਸਹਿਜਾਦਾ ਰਹਿੰਦਾ ਹੈ। ਮਰਦਾਨੇ ਕੋ ਸੁਤ ਯੁਤ ਗਿਆਨਾ। ਮਰਦਾਨੇ ਦਾ ਸੁਪੁੱਤਰ ਹੈ ਬ੍ਰਹਮ ਗਿਆਨ ਦੇ ਸਹਿਤ ਹੈ। ਤੇ ਕੋ ਦਰਸੋ ਜਾਏ ਸੁਜਾਨਾ। ਸਿਆਣੇ ਸੇਖ ਸਰਬ ਸੁਜਾਦੇ ਬ੍ਰਹਮ ਗਿਆਨੀ ਦੇ ਜਾ ਕੇ ਤੂੰ ਦਰਸ਼ਨ ਕਰ ਲਿਆ ਕਰ। ਜੈਸੋ ਦਰਸ ਹਮਾਰੋ ਕੀਨੋ। ਮਹਾਰਾਜ ਦੀ ਮੌਜ ਹੈ ਕਹਿੰਦੇ ਵੀ ਜਿਹੋ ਜਿਹੇ ਦਰਸ਼ਨ ਕਰਨ ਤੂੰ ਸਾਡੇ ਕੀਤੇ ਤੈਸੇ ਫਲ ਤੇਹ ਕੋ ਤੁਮ ਚੀਨੋ। ਤੂੰ ਵੀ ਉਹ ਸੁਜਾਦੇ ਦੇ ਜਾ ਕੇ ਦਰਸ਼ਨ ਕਰੇਗਾ ਉਹੋ ਜਿਹਾ ਫਲ ਜਿਹੋ ਜਿਹਾ ਦਰਸ਼ਨ ਸਾਡੇ ਕਰਨ ਦਾ ਮਿਲਦਾ ਉਹੋ ਜਿਹਾ ਫਲ ਤੈਨੂੰ ਮਿਲੇਗਾ ਜਾਣ ਲਾ। ਸੁਣ ਆਇਸ ਗੁਰ ਕੀ ਸਿਰ ਧਰ ਕੇ। ਇਸ ਤਰ੍ਹਾਂ ਸੇਖ ਸਰਬ ਨੇ ਸੁਣ ਕੇ ਗੁਰੂ ਮਹਾਰਾਜ ਦੀ ਜਿਹੜੀ ਆਗਿਆ ਸਿਰ ਤੇ ਰੱਖੀ ਹੈ ਖਿੜੇ ਮੱਥੇ ਆਗਿਆ ਮੰਨ ਲਈ। ਗਮਨਿਓ ਸਦਨ ਭਾਉ ਬਹੁ ਕਰਕੇ। ਦੇ ਵਿੱਚ ਬਹੁਤਾ ਪ੍ਰੇਮ ਪਿਆਰ ਰੱਖ ਕੇ ਘਰ ਵੱਲ ਨੂੰ ਚਲਾ ਗਿਆ ਸੇਖ ਸਰਬ। ਚੱਲਣ ਤਿਆਰ ਆਪ ਭੇ ਜਬ ਹੀ। ਇਧਰ ਜਦੋਂ ਗੁਰੂ ਮਹਾਰਾਜ ਚੱਲਣ ਲਈ ਆਪ ਹੀ ਤਿਆਰ ਹੋ ਖੜੋਤੇ। ਯਾਰ ਵਲੀ ਬੰਦੇ ਪਦ ਤਬ ਹੀ। ਜਿਹੜਾ ਯਾਰ ਜਿਹੜਾ ਪਹਿਲਾਂ ਨਿਹਾਲ ਹੋਇਆ ਇਸਨੇ ਦੋਵੇਂ ਚਰਨਾਂ ਤੇ ਮੱਥਾ ਟੇਕਿਆ ਹੱਥ ਜੋੜੇ ਹਨ। ਦੋਹਰਾ ਮੋਕੋ ਮਿਲਹੋ ਆਨ ਕਬ। ਮਹਾਰਾਜ ਮੈਨੂੰ ਫਿਰ ਕਦੋਂ ਆ ਕੇ ਮਿਲੋ ਜੁਲੋਂਗੇ। ਕਰੁਣਾ ਨਿਧ ਸੁਖ ਦਾਏ। ਇਹ ਕਿਰਪਾ ਕਰਨ ਵਾਲੇ ਸੁਖ ਦੇਣ ਵਾਲੇ ਸਤਿਗੁਰੂ ਕਿਦੋਂ ਚਲਹੋਲੇ ਸੰਗ ਨਿਜ। ਉਹਦੇ ਖਜ਼ਾਨੇ ਜਾ ਅਥਵਾ ਮੈਨੂੰ ਆਪਣੇ ਅੜੀ ਲੈ ਚੱਲੋ ਜੀ। ਫਿਰ ਹੈ ਨਾ ਹੋਇ ਜਿਸ ਪਾਏ। ਇਸ ਕਰਕੇ ਆਪ ਜੀ ਦੇ ਨਾਲ ਵਿਛੋੜੇ ਕਰਕੇ ਮੈਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਚੌਪਈ ਸ੍ਰੀ ਗੁਰ ਕਹਿਓ ਮਿਲਣ ਇਹੋ ਜਾਨਾ। ਗੁਰੂ ਮਹਾਰਾਜ ਕਹਿੰਦੇ ਵੀ ਯਾਰ ਵਰੀ ਅਸਰੀ ਜਿਹੜਾ ਮਿਲਣਾ ਹੁਣ ਤਾਂ ਇਹੋ ਤੂੰ ਜਾਣ ਲੈ ਸਮਝ ਲੈ। ਦਾਵੇ ਕੋ ਕਰ ਦੂਰ ਗੁਮਾਨਾ। ਕੋਈ ਦਾਵਿਆਂ ਦਾ ਗੁਮਾਨ ਜਾ ਹੁੰਦਾ ਵੀ ਮੇਰੀ ਆ ਜ਼ਮੀਨ ਜਾਇਦਾਦ ਆ ਮੇਰੀ ਮਾਇਆ ਹੈ ਇਹ ਗੁਮਾਨ ਜਦੋਂ ਐ ਛੱਡ ਦੇ ਬਸ ਇਹੀ ਸਾਡਾ ਮਿਲਣਾ ਹੈ। ਗੁਮਾਨ ਤੋਂ ਦਾਵਿਆਂ ਤੋਂ ਰਹਿਤ ਹੋ ਕੇ ਰਹਿ। ਰਹਿਣੋ ਇਹ ਆਪਣੋ ਜਨ ਹੋ। ਇੱਥੇ ਜਿਹੜਾ ਆਪਣਾ ਰਹਿਣਾ ਹੈ ਤੂੰ ਪੱਕੇ ਤੌਰ ਤੇ ਜਾਣ ਲਵੀ ਇਧਰ ਉਧਰ ਨਹੀਂ ਹੋਣਾ। ਹਿਰਦੇ ਹਮਾਰੀ ਆਇਸ ਮਨ। ਇਹ ਸਾਡੀ ਜਿਹੜੀ ਆਗਿਆ ਹਿਰਦੇ ਵਿੱਚ ਤੂੰ ਪੱਕੇ ਤੌਰ ਤੇ ਮੰਨ ਲਾ ਵੀ ਪਿੱਛਾ ਨਹੀਂ ਕਰਨਾ ਇੱਥੇ ਰਹਿਣਾ ਹੈ। ਇਸ ਤਰ੍ਹਾਂ ਦਾਵੇ ਨੀ ਕਰਨੇ ਗੁਮਾਨ ਨੀ ਕਰਨਾ ਹੈ। ਅਸ ਕਹਿ ਗਮ ਨਕੀਨ ਤੇ ਕਾਲਾ, ਇਸ ਤਰ੍ਹਾਂ ਦੇ ਵਚਨ ਕਹਿ ਕੇ ਉਸ ਸਮੇਂ ਮਹਾਰਾਜ ਨੇ ਉੱਥੋਂ ਚੱਲਣਾ ਕੀਤਾ। ਤਜ ਕੰਧਾਰ ਗਏ ਗ੍ਰਾਮ ਕਿਰਪਾਲਾ, ਭਾਈ ਬਾਲਾ ਜੀ ਕਹਿੰਦੇ ਦਿਆਲੂ ਕਿਰਪਾਲੂ ਕੰਧਾਰ ਨੂੰ ਛੱਡ ਕੇ ਇੱਕ ਹੋਰ ਪਿੰਡ ਵਿੱਚ ਚਲੇ ਗਏ। ਇੱਕ ਪਠਾਨ ਮਿਲਿਓ ਤਹਿ ਆਈ, ਉੱਥੇ ਕਹਿੰਦੇ ਇੱਕ ਪਿੰਡ ਵਿੱਚ ਆ ਕੇ ਕੋਈ ਪਠਾਨ ਮਿਲਿਆ ਸਤਿਗੁਰੂ ਜੀ ਨੂੰ। ਪ੍ਰਭ ਕੋ ਦੇਖਤ ਗੇਰਾ ਅਲਾਈ, ਗੁਰੂ ਮਹਾਰਾਜ ਨੂੰ ਦੇਖ ਕੇ ਉਹ ਪਠਾਨ ਨੇ ਬਚਨ ਕਿਹਾ, ਦੋਹਰਾ ਕਿਹਤੇ ਆਏ ਕੌਣ ਹੋ, ਮਹਾਰਾਜ ਕਿੱਥੋਂ ਆਏ ਹੋ, ਤੁਸੀਂ ਕੌਣ ਹੋ ਜੀ, ਕਿਉਂ ਬੈਸੇ ਇਸ ਥਾਨ, ਇਸ ਥਾਨ ਤੇ ਕਿਸ ਤਰ੍ਹਾਂ ਤੁਸੀਂ ਬੈਠੇ ਹੋਏ ਹੋ, ਕਿਸ ਸਿਉ ਤੁਮਰੋ ਕੰਮ ਹੈ, ਸੋਰੀ ਤੁਹਾਡਾ ਕਿਹਦੇ ਨਾਲ ਕੋਈ ਕੰਮ ਕਾਰ, ਕਿਹਨੂੰ ਮਿਲਣਾ ਚਾਹੁੰਦੇ ਹੋ, ਮੁਖ ਤੇ ਸੱਚ ਬਖਾਨ, ਮੁਖੋਂ ਕਹਿੰਦੇ ਤੁਸੀਂ ਸੱਚੋ ਸੱਚ ਆਖਿਓ, ਚੌਪਈ ਤੇਹ ਸੋ ਬਚਨ ਕਹਿਓ ਸੁਖਦਾਏ, ਜਿਹੜਾ ਪਠਾਨ ਉਸਦੇ ਸਾਥ ਸਤਿਗੁਰੂ ਜੋ ਸੁਖ ਦੇਣ ਵਾਲੇ, ਉਹਨਾਂ ਨੇ ਉਹ ਬਚਨ ਕਿਹਾ, ਹਮ ਹੈ ਬੰਦੇ ਲਖੋ ਖੁਦਾਏ, ਲੱਗੇ ਵੀ ਪਠਾਣਾ ਜਾਣ ਲਾ ਸੀ ਖੁਦਾ ਦੇ ਬੰਦੇ ਹੈ, ਖੁਦਾ ਦੇ ਸੇਵਕ ਹਾਂ, ਇੱਕ ਮਾਨਵ ਸੋ ਹਮਰੋ ਕਾਜੂ, ਆ ਜਿਹੜਾ ਪਿੰਡ ਵਿੱਚ ਇੱਕ ਮਨੁੱਖ ਰਹਿੰਦਾ ਉਹਦੇ ਨਾਲ ਸਾਡਾ ਕੋਈ ਖਾਸ ਕੰਮ ਹੈ, ਮਿਲੋ ਤਾਹੇ ਸੋ ਕਹੋ ਨਾ ਪਾਜਾ, ਉਹਦੇ ਨਾਲ ਅਸੀਂ ਮਿਲਣਾ ਹੈ, ਇਹ ਵੀ ਅਸੀਂ ਪਾਜ ਨੀ ਕਹਿੰਦੇ, ਝੂਠ ਨੀ ਕਹਿੰਦੇ ਹਾਂ, ਦੂਜੇ ਖਾਨ ਕੌਣ ਨਰ ਸੋਏ, ਪਠਾਨ ਪੁੱਛਣ ਲੱਗਿਆ ਮਹਾਰਾਜ ਕੌਣ ਪੁਰਸ਼ ਹੈ, ਜੇ ਸੋ ਮਿਲਣ ਤੁਮਾਰਾ ਹੋਏ, ਨਾਲ ਤੁਹਾਡਾ ਮੇਲ ਮਿਲਾਪ ਹੋਣਾ ਹੈ, ਗੁਰੂ ਭਨੈ ਖੱਤਰੀ ਤੇ ਜਾਤ, ਮਹਾਰਾਜ ਕਹਿੰਦੇ ਉਹ ਪੁਰਸ਼ ਦੀ ਸ਼ਾਜਾਦੀ ਜਾਤੀ ਉਹ ਤਾਂ ਖੱਤਰੀ ਹੈ, ਅਹ ਸੁਖਾਨ ਚੰਦ ਕੋ ਤਾਤ, ਪਿੰਡ ਵਿੱਚ ਜਿਹੜਾ ਖਾਨ ਚੰਦ ਰਹਿੰਦਾ ਉਹਦਾ ਉਹ ਪੁੱਤਰ ਹੈ, ਮਾਨ ਚੰਦ ਹੈ ਜਾ ਕੋ ਨਾਮੂ, ਇਸਦਾ ਕਹਿੰਦੇ ਨਾਮ ਬਈ ਪਠਾਣਾ ਮਾਨ ਚੰਦ ਹੈ, ਤੇ ਕੇ ਸੰਗ ਹਮਾਰੋ ਕੰਮ, ਉਹ ਜਿਹੜਾ ਮਾਨਕ ਚੰਦ ਹੈ ਉਹਦੇ ਨਾਲ ਸਾਡਾ ਮਿਲਣ ਦਾ ਕੋਈ ਖਾਸ ਕੰਮ ਹੈ, ਖਾਨ ਭਨੈ ਹੈ ਗ੍ਰਾਮ ਮਝਾਰਾ, ਪਠਾਣ ਕਹਿਣ ਲੱਗਿਆ ਮਹਾਰਾ ਉਹ ਮਾਨਕ ਚੰਗੇ ਤੇ ਪਿੰਡ ਵਿੱਚ ਹੀ ਹੋਊਗਾ, ਮਿਲ ਹੈ ਜਾਏ ਕਹਿ ਤਾਹੇ ਅਗਾਰਾ, ਮਿਲ ਹੋ ਜਾਏ ਕਹਿ ਤਾਹੇ ਅਗਾਰਾ, ਮਹਾਰਾ ਇੱਥੇ ਕਿਉਂ ਬੈਠੇ, ਉਹਦੇ ਘਰ ਜਾ ਕੇ ਫਿਰ ਉਹਨੂੰ ਮਿਲ ਚੱਲੋ, ਬੈਠੇ ਕਿਉਂ ਹੋ ਬੀਜ ਉਜਾਰਾ, ਇੱਥੇ ਐਵੇਂ ਉਜਾੜ ਵਿੱਚ ਕਾਹਨੂੰ ਬੈਠੇ ਹੋ ਤੁਸੀਂ ਜੀ, ਸੁਭ ਸੁਭਾਏ ਹੈ ਲਖੋਂ ਤੁਮਾਰਾ, ਮੈਂ ਜਿਹੜਾ ਸੁਭਾਅ ਬੜਾ ਚੰਗਾ ਜਾਣਦਾ ਹਾਂ, ਸ੍ਰੀ ਗੁਰ ਕਹਿ ਨ ਹਮ ਤਹਿ ਜਾਏ, ਮਹਾਰਾ ਕਹਿਣ ਲੱਗੇ ਪਠਾਣਾ ਅਸੀਂ ਤਾਂ ਉਹਦੇ ਕੋਲ ਉੱਥੇ ਘਰ ਵਿੱਚ ਨਹੀਂ ਜਾਵਾਂਗੇ, ਆਨ ਮਿਲੇਗਾ ਸੋ ਇਹ ਥਾਏ, ਜਿਹੜਾ ਮਾਨਕ ਚਾਹੁੰਦਾ ਹੈ ਜਿੱਥੇ ਅਸੀਂ ਇਸ ਥਾਂ ਤੇ ਬੈਠੇ ਹੋ ਆਪ ਹੀ ਆ ਮਿਲੇ ਜੁੜੇਗਾ ਸਾਨੂੰ, ਸੁਣ ਕੇ ਖਾਨ ਗ੍ਰਾਮ ਮਹਿ ਗਏ, ਮਹਾਰਾਜ ਤੋਂ ਸੁਣ ਕੇ ਉਹ ਜਿਹੜਾ ਪਠਾਨ ਸੀ ਪਿੰਡ ਵਿੱਚ ਚਲਾ ਗਿਆ, ਖੱਤਰੀ ਕੋ ਸੁਧ ਦੇਵਤ ਭਇਓ, ਜਿਹੜਾ ਖੱਤਰੀ ਜਾਤੀ ਦਾ ਮਾਨਕ ਚਾਹੁੰਦਾ ਉਹਨੂੰ ਜਾ ਕੇ ਖਬਰ ਸਾਰ ਦਿੱਤੀ ਇਸ ਨੇ, ਬਾਹਰ ਦੁਆ ਫਕੀਰ ਹੈ ਵੈਸੇ, ਮਾਨਕ ਚੰਦ ਦੋ ਬਾਹਰ ਫਕੀਰ ਬੈਠੇ, ਮੈਂ ਬੂਝਿਓ ਸੋ ਭਾਖਤ ਐਸੇ, ਉਹਨਾਂ ਨੂੰ ਪੁੱਛਿਆ ਸੀ ਵੀ ਕਿਹਨੂੰ ਮਿਲਣਾ, ਇਸ ਤਰ੍ਹਾਂ ਕਹਿੰਦੇ ਮਨ ਚੰਦ ਖੱਤਰੀ ਜੋ ਰਹੀ, ਮਾਨ ਚੰਦ ਖੱਤਰੀ ਜੋ ਰਹੀ, ਵੀ ਜਿਹੜਾ ਮਾਨਕ ਚੰਦ ਨਾਮ ਦਾ ਖੱਤਰੀ ਜਾਤੀ ਦਾ ਪੁਰਸ਼ ਇੱਥੇ ਰਹਿੰਦਾ, ਤੇ ਸੰਗ ਹਮਰੋ ਕਾਰਜ ਹੈ, ਉਹਦੇ ਨਾਲ ਸਾਡਾ ਕੋਈ ਖਾਸ ਕੰਮ ਹੈਗਾ, ਉਹਨੂੰ ਮਿਲਣਾ ਆਸਾਨ ਰਹੇ, ਉਹ ਬੁਲਾਏ ਸੋ ਆਵਤ ਨਾਹੀ, ਮੈਂ ਤਾਂ ਉਹਨਾਂ ਨੂੰ ਬੁਲਾ ਰਿਹਾ ਸੀ ਵੀ ਚਲੋ ਮੈਂ ਤੁਹਾਨੂੰ ਬੁਲਾ ਰਿਹਾ, ਉਹ ਨੀ ਆਉਂਦੇ ਹਨ, ਤੁਮ ਦੇਖੋ ਤਿੰਨ ਕੋ ਤੇ ਜਾਈ, ਵੇਖ ਮਾਨਕ ਚੰਦ ਮਾਨ ਚੰਦ ਤੂੰ ਉੱਥੇ ਜਾ ਕੇ ਉਹਨਾਂ ਨੂੰ ਵੇਖ, ਦੋਹਰਾ ਮਾਨ ਚੰਦ ਬੋਲਿਓ ਬਹਰ, ਸਵੇਰੇ ਉਹ ਪਠਾਨ ਤੋਂ ਸੁਣ ਕੇ ਫਿਰ ਬੋਲਿਆ ਮਾਨ ਚੰਦ, ਮੇਰੀ ਨਹੀਂ ਪਛਾਣ, ਮੇਰੀ ਤਾਂ ਪਠਾਣਾ ਉਹਨਾਂ ਨਾਲ ਕੋਈ ਜਾਣ ਪਛਾਣ ਹੈ ਨਹੀਂ, ਕੋ ਫਕੀਰ ਜਾਣੋ ਨਹੀਂ, ਹੁਣ ਕੋਈ ਫਕੀਰ ਹੈ ਮੈਂ ਤਾਂ ਕੋਈ ਜਾਣਦਾ ਨੀ ਉਹਨਾਂ ਨੂੰ, ਅੱਗੇ ਕਬ ਨਾ ਮਿਲਾ, ਪਹਿਲਾਂ ਤਾਂ ਅੱਗੇ ਉਹਨਾਂ ਨਾਲ ਕਿਤੇ ਮਿਲਿਆ ਮਿਲਾਇਆ ਜੁਲੇ ਮਿਲਿਆ ਜੁਲਿਆ ਨਹੀਂ, ਚੌਪਈ ਕਹੈ ਖਾਨ ਦੇਖਹੁ ਤੁਮ ਜਾਈ। ਇਹ ਪਠਾਨ ਕਹਿਣ ਲੱਗਾ ਵੀ ਮਾਨ ਚੰਦ ਤੂੰ ਜਾ ਕੇ ਉਹਨਾਂ ਨੂੰ ਦੇਖ। ਮਿਲੇ ਸਾਧ ਨਹਿ ਦੋਖ ਲਗਾਈ, ਸਾਧੂ ਨੂੰ ਜਾ ਕੇ ਮਿਲੀਏ ਜੁੜੀਏ ਕੋਈ ਦੋਸ਼ ਭਾਵ ਥੋੜੋ ਲੱਗਦਾ ਹੁੰਦਾ। ਇਉਂ ਸੁਣ ਕੇ ਉਰ ਕੀਨ ਵਿਚਾਰਾ, ਇਉਂ ਪਠਾਨ ਤੋਂ ਸੁਣ ਕੇ ਮਾਨ ਚੰਦ ਨੇ ਹਿਰਦੇ ਵਿੱਚ ਸੋਚਿਆ ਵਿਚਾਰਿਆ ਤੇ ਵੀ ਗੱਲ ਤਾਂ ਠੀਕ ਹੀ ਕਹਿੰਦਾ ਹੈ। ਉਬੈ ਸੇਰ ਮੇਵਾ ਕਰ ਧਾਰਾ, ਉਬੈ ਸੇਵ ਮੇਵਾ ਕਰ ਧਾਰਾ, ਦੋਖ ਸਿਰ ਜਿਹੜਾ ਮੇਵਾ ਆਪਣੇ ਹੱਥਾਂ ਵਿੱਚ ਲੈ ਲਿਆ, ਸੋ ਵੀ ਪਿਸਤਾ ਜਵਾਨ ਜਿਹੜਾ ਸੁੱਕਾ ਹੋਵੇ ਉਹਨੂੰ ਮੇਵਾ ਕਿਹਾ ਜਾਂਦਾ ਹੈ। ਸ੍ਰੀ ਗੁਣ ਖਾਨੀ ਬੈਠੇ ਜਹਵਾ, ਨਿੱਤੇ ਗੁਣਾਂ ਦੇ ਖਾਣ ਸਤਿਗੁਰੂ ਬੈਠੇ ਹੋਏ ਬਾਹਰ ਬਾਹਰ, ਵੱਡ ਭਾਗੀ ਚੱਲ ਆਇਓ ਤਹਿਵਾ, ਵੱਡੇ ਭਾਗਾਂ ਵਾਲਾ ਜਿਹੜਾ ਮਾਨ ਚੰਦ ਉੱਥੇ ਚੱਲਦਾ ਆ ਪਹੁੰਚਾ ਹੈ। ਕਰ ਜੋਰ ਬੰਦਨਾ ਕਰਕੇ, ਮਾਨ ਚੰਦ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ, ਬੈਠੋ ਅਗਰਜ ਮੇਵਾ ਧਰ ਕੇ, ਜੋ ਸਿਰ ਜਿਹੜਾ ਮੇਵਾ ਹੈ ਸਵਾਗ ਸੋਗੀ ਪਿਸਤਾ ਬਦਾਮ ਜਾ ਅੱਗੇ ਰੱਖ ਕੇ ਮਹਾਰਾਜ ਦੇ ਫਿਰ ਬੈਠ ਗਿਆ ਹੱਥ ਜੋੜ ਕੇ। ਸ੍ਰੀ ਗੁਰ ਕੋਮਲ ਬਚਨ ਉਚਾਰੇ, ਗੁਰੂ ਮਹਾਰਾਜ ਨੇ ਮਾਨ ਚੰਦ ਨੂੰ ਆਇਆ ਦੇਖ ਕੇ ਮੁਖ ਤੋਂ ਬੜੇ ਕੋਮਲਤਾ ਸਹਿਤ ਬਹੁਤ ਨਰਮ ਬਚਨ ਦੇ ਕਹੇ। ਮਾਨ ਚੰਦ ਸਭ ਕੁਸ਼ਲ ਤੁਮਾਰੇ, ਮਾਨ ਚੰਦ ਤੇਰੇ ਸਭ ਤਰ੍ਹਾਂ ਕਰਕੇ ਖੈਰ ਸੁਖ ਹੈ, ਤੂੰ ਰਾਜੀ ਖੁਸ਼ ਹੈ। ਬੂਝਣ ਲੱਗੇ ਉਸ ਕਬ ਕੇ ਜਾਣੋ ਹੋ, ਪੁੱਛਣ ਲੱਗਿਆ ਮਹਾਰਾਜ ਤੁਸੀਂ ਮੈਨੂੰ ਕਦੋਂ ਕਦੇ ਜਾਣਦੇ ਹੋ, ਆਗੇ ਮਿਲੇ ਨਾ ਕਸ ਪਹਿਚਾਨੋ ਹੋ। ਕਿਸ ਤਰ੍ਹਾਂ ਤੁਹਾਨੂੰ ਪਛਾਣਾ, ਪਹਿਲਾਂ ਤੱਕ ਤੇ ਮਿੜੇ ਜੁਲੇ ਨੀ ਮੈਨੂੰ ਆਪ ਜੀ। ਕੌਣ ਦੇਸ਼ ਕੋ ਬੇਸ ਤੁਮਾਰਾ, ਮਾਰਾ ਇਲਾਕੇ ਦਾ ਤੁਹਾਡੇ ਸਰੀਰ ਤੇ ਲਵਾਸ ਜਾ ਪਾਇਆ ਭੇਗਤਾ ਰਿਹਾ ਪਤਾ ਨੀ ਲੱਗਦਾ। ਕੋ ਕਾਰਜ ਹੈ ਕਹੋ ਨਿਰਧਾਰਾ, ਮੇਰੇ ਤਾਈ ਮਾਰਾ ਕੀ ਕੰਮ ਮੈਂ ਤੂੰ ਨਿਰਣਾ ਕਰਕੇ ਕਹੋ ਜੀ ਦੱਸੋ ਜੀ। ਗੁਰੂ ਕਹੇ ਬੇਗਮਪੁਰ ਦੇਸ਼ਾ, ਮਾਰਾ ਕਹਿਣ ਲੱਗੇ ਵੀ ਸਾਡਾ ਜਿਹੜਾ ਰਹਿਣ ਵਾਲਾ ਇਲਾਕਾ ਬੇਗਮਪੁਰ ਹੈ। ਇੱਕ ਓਂਕਾਰ ਰੂਪ ਤਨ ਬੇਸਾ, ਜਿਹੜਾ ਇੱਕ ਓਂਕਾਰ ਵਾਹਿਗੁਰੂ ਦਾ ਸਰੀਰ ਤੇ ਕਹਿੰਦੇ ਜਿਹੋ ਜਿਹਾ ਉਹਨੇ ਭੇਸ ਲਵਾਸ ਦਿੱਤਾ ਹੋਏ ਜਾ ਉਹਦਾ ਕਹਿੰਦੇ ਲਵਾਸ ਧਾਰਿਆ ਸਰੀਰ ਤੇ। ਨਾਨਕ ਨਿਰੰਕਾਰੀ ਮਮ ਨਾਏ, ਵੀ ਸਾਡਾ ਜਿਹੜਾ ਨਾਮ ਹੈ ਕਹਿੰਦੇ ਨਾਨਕ ਨਿਰੰਕਾਰੀ ਹੈ। ਇਸ ਕੋ ਬਾਲਾ ਸਰਬ ਲਾਏ, ਜਿਹੜੇ ਨਾਲ ਕੋਲ ਬੈਠੇ ਇਹਨੂੰ ਸਾਰੇ ਜਿਹੜੇ ਗੁਰੂ ਕੇ ਸਿੱਖ ਭਾਈ ਬਾਲਾ ਕਰਕੇ ਬੋਲਦੇ ਹਨ। ਮਾਨ ਚੰਦ ਸੁਣ ਬਚਨ ਉਚਾਰੇ, ਮਾਨ ਚੰਦ ਨੇ ਸੁਣ ਕੇ ਫਿਰ ਬਚਨ ਕਹੇ ਹਨ। ਐਸੀ ਬਾਤ ਨਾ ਬੀਚ ਸੰਸਾਰੇ, ਇਸ ਤਰ੍ਹਾਂ ਦੀ ਗੱਲਬਾਤ ਸੰਸਾਰ ਦੇ ਵਿੱਚ ਕੋਈ ਕਰਦਾ ਕਰਾਉਂਦਾ ਨੀ ਜਿਹੋ ਜਿਹੀਆਂ ਤੁਸੀਂ ਕਰੀ ਜਾ ਰਹੇ। ਦੋਹਰਾ ਔਰ ਬਾਤਾਂ ਕਰੋ, ਹੋਰ ਹੀ ਹੋਰ ਗੱਲਾਂ ਬਾਤਾਂ ਜੀਆਂ ਕਰਦੇ ਹੋ। ਜਾਨੀ ਜਾਏ ਨਾ ਜੋਏ, ਜਿਹੜੀਆਂ ਗੱਲਾਂ ਬਾਤਾਂ ਮੈਥੋਂ ਤਾਂ ਸਮਝੀਆਂ ਨੀ ਜਾਣੀਆਂ ਜਾਂਦੀਆਂ ਨੀ। ਕੌਣ ਵੇਖ ਨਹਿ ਲਖ ਸਕੋ, ਜਾਣ ਨੀ ਸਕਦਾ ਤੁਹਾਡੇ ਸਰੀਰ ਤੇ ਕਿਹਦਾ ਲਿਬਾਸ ਹੈ ਪਾਉ ਕੇਸ ਪੰਥ ਦੇ ਤੁਸੀਂ ਭਵਿੱਖ ਦੇ ਧਾਰਨੀ ਹੋ। ਮੁਝ ਅਚਰਜ ਮਨ ਹੋਏ, ਮੈਨੂੰ ਤਾਂ ਵੇਖ ਵੇਖ ਕੇ ਮਨ ਵਿੱਚ ਚਰਤਾ ਹੋ ਰਹੀ ਹੈ, ਤੁਸੀਂ ਵੀ ਜਿਹੋ ਜਿਹਾ ਨਿਰੰਕਾਰ ਨੇ ਸਾਨੂੰ ਭੇਖ ਦਿੱਤਾ, ਉਹ ਭੇਖ ਪੰਥ ਧਾਰਿਆ ਲਿਬਾਸ ਧਾਰਿਆ। ਚੌਪਈ ਗੁਰ ਕਹਿ ਅਸ ਬਚ ਮਹਿ ਸੁਖ ਸਾਰਾ, ਮਹਾਰਾਜ ਕਹਿੰਦੇ ਵੀ ਜਿਹੜਾ ਤੂੰ ਕਹਿੰਦਾ ਹੋਰ ਹੀ ਹੋਰ ਗੱਲਾਂ ਕਰਨੀ, ਇਹੋ ਜਿਹੇ ਬੱਚਿਆਂ ਵਿੱਚ ਬੜਾ ਸੁਖ ਹੈ। ਭਲੀ ਬਾਤ ਨਹਿ ਲਖੋ ਸੰਸਾਰਾ, ਜਿਹੜਾ ਸੰਸਾਰ ਨੂੰ ਜਾਣਨਾ ਸਭ ਕੁਛ ਚੰਗੀ ਗੱਲ ਨਹੀਂ ਹੁੰਦੀ, ਵੀ ਸੰਸਾਰ ਨੂੰ ਕਹਿਣਾ ਮਹਾਨ ਹੈ। ਮਿਥਿਆ ਸੋ ਨਹਿ ਆਵਹਿ ਕਾਜਾ, ਸੰਸਾਰ ਦੀਆਂ ਗੱਲਾਂ ਮਾਰਨੀਆਂ ਚੱਕਣ ਵਾਲੇ ਸੰਸਾਰ ਤਾਂ ਝੂਠਾ ਹੈ, ਕਹਿੰਦੇ ਕਿਸੇ ਕੰਮ ਨਹੀਂ ਆਉਂਦਾ ਕਿਸੇ ਦੇ। ਨਰ ਲਪਟਾਏ ਰਹੇ ਸਭ ਪਾਜਾ, ਝੂਠੇ ਸੰਸਾਰ ਦੇ ਸਾਰੇ ਸੰਸੋਰ ਚਿੰਬੜ ਰਹੇ ਆ, ਸੰਸਾਰ ਨੂੰ ਸੱਚੀ ਸਮਝਦੇ ਵੀ ਇੱਥੇ ਹੀ ਰਹਿਣਾ ਅਸੀਂ। ਉੱਤਮ ਜਾਣਹ ਮਨ ਮੈਂ ਹਸੋਏ, ਮਹਾਰਾਜ ਕਹਿੰਦੇ ਮਨ ਦੇ ਵਿੱਚ ਉੱਤਮ ਤੂੰ ਉਹ ਜਾਣ ਲਾ, ਜਿਨਕੇ ਲਖੇ ਸਰਬ ਸੁਖ ਹੋਏ, ਜਿਸ ਨੂੰ ਕਹਿੰਦੇ ਜਾਣਿਆ ਹੋਇਆ ਸਾਰੇ ਸੁਖ ਹੋ ਜਾਣ, ਉਹ ਪਰਮੇਸ਼ਰ ਹੀ ਹੈ। ਸੁਣ ਤਿਓ ਮਾਇਆ ਮੋਹ ਨਸਾਏ, ਇਹੋ ਜਿਹੇ ਬਚਨ ਸੁਣ ਕੇ ਮਾਨ ਚੰਦ ਦਾ ਜਿਹੜਾ ਮਾਇਆ ਦਾ ਮੋਹ ਜਾ ਨਾਸ਼ ਹੋ ਗਿਆ। ਹੋਇਆ ਪਰਲੋਕ ਕੇ ਬਿਖੈ ਸਹਾਏ, ਇਸ ਤਰ੍ਹਾਂ ਵੀ ਪਰਲੋਕ ਦੇ ਵਿੱਚ ਸਹਾਇਤਾ ਹੁੰਦੀ ਹੈ, ਮਾਇਆ ਦਾ ਮੋਹ ਨਾਸ਼ ਹੋ ਜਾਵੇ। ਜੋ ਕਮਾਵੇ ਸੋ ਹੈ ਸਿਆਣਾ, ਕਹਿੰਦੇ ਜਿਹੜੇ ਬਚਨਾਂ ਨੂੰ ਵੀ ਜਿਹੜਾ ਕੋਈ ਬਚਨਾਂ ਨੂੰ ਕਮਾ ਲਏ ਉਹੀ ਅਸਲੀ ਸਿਆਣਾ ਹੁੰਦਾ। ਅਸ ਕਹਿ ਸ੍ਰੀ ਗੁਰ ਸ਼ਬਦ ਬਖਾਨਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਨੇ ਤਲੰਗ ਰਾਜ ਵਿੱਚ ਸ਼ਬਦ ਕਥਨ ਕੀਤਾ। ਜੇ ਕੇ ਸੁਣ ਤਿਓ ਤੇ ਸੁਧ ਆਈ, ਜਿਸ ਸ਼ਬਦ ਨੂੰ ਸੁਣਦਿਆਂ ਨੂੰ ਹੋਸ਼ ਜੀ ਹੋਇਆ ਈ, ਖਬਰ ਹੋਇਆ ਈ, ਲੈ ਉਪਦੇਸ਼ ਪਰਮ ਗਤ ਪਾਈ, ਮਹਾਰਾਜ ਤੋਂ ਸਭ ਉਪਦੇਸ਼ ਲੈ ਕੇ ਉੱਚ ਅਵਸਥਾ ਪਾ ਲਈ, ਕੇਵਲ ਮੁਕਤੀ ਪਾ ਲਈ। ਇਹ ਮਾਨ ਚੰਦ ਨੇ ਤਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਿਨ ਕੀਆ ਤਿੰਨ ਦੇਖਿਆ। ਤਲੰਗ ਰਾਗ ਹੈ, ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਇਸ ਵਿੱਚ ਦੂਸਰੇ ਸੁਰਤਾਲ ਵਿੱਚ ਗਾਉਣਾ ਹੈ। ਪਰਮੇਸ਼ਰ ਇੱਕੋ ਇੱਕ ਸਭ ਦਾ ਪ੍ਰਕਾਸ਼ ਕਿਤੇ ਰੱਖ, ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਿਨ ਕੀਆ ਤਿੰਨ ਦੇਖਿਆ, ਹੇ ਵੀ ਮਾਨ ਚੰਦ, ਜਿਸਨੇ ਸੰਸਾਰ ਰਚਨਾ ਕੀਤਾ ਹੈ ਉਸੇ ਨੇ ਦੇਖਿਆ ਦੀ ਦੇਖਭਾਲ ਕੀਤੀ ਹੈ, ਪਾਲਣ ਪੋਸਣਾ ਕੀਤੀ ਹੈ। ਕਿਆ ਕਹੀਏ ਰੇ ਭਾਈ, ਭਾਈ ਹੋਰ ਕਿਹੜਾ ਕੋਈ ਪਾਲਣ ਪੋਸਣ ਵਾਲਾ ਤੇ ਉਤਪਤ ਕਰਤਾ ਆਖਣਾ ਕਰੀਏ, ਉਹੀ ਪਾਲ ਪੈਦਾ ਕਰਦਾ, ਉਹੀ ਪਾਲਦਾ ਪੋਸਦਾ ਹੈ। ਆਪੇ ਜਾਣੇ ਕਰੇ ਆਪ, ਆਪੇ ਸੰਸਾਰ ਨੂੰ ਪੈਦਾ ਕਰਨਾ ਜਾਣਦਾ ਹੈ, ਆਪ ਇਹਦੀ ਨਾ ਪੋਸਣਾ ਕਰਨਾ ਜਾਣਦਾ ਹੈ। ਜਿਨ ਵਾੜੀ ਹੈ ਲਾਈ, ਇਸਨੇ ਵੀ ਮਾਨ ਚੰਦ ਦੇ ਸੰਸਾਰ ਰੂਪੀ ਬਗੀਚੀ ਜੀ ਲਾਈ ਹੈ। ਰਾਏ ਸਾ ਪਿਆਰੇ ਕਾ ਰਾਏ ਸਾ, ਰਾਏ ਸਾ ਉਚਾਰਨ ਕਰ ਪਿਆਰੇ ਵਾਹਿਗੁਰੂ, ਰਾਏ ਸਾ ਕੀ ਇਹ ਪ੍ਰੇਮ ਨਾਲ, ਜਿਤ ਸਦਾ ਸੁਖ ਹੋਈ, ਇਸ ਪ੍ਰੇਮ ਨਾਲ ਉਚਾਰਨ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ। ਰਹਾਉ ਜਿਨ ਰੰਗ ਕੰਤ ਨ ਰਾਵੇ, ਨੇ ਜਿਹੜਾ ਮਾਲਕ ਦਾ ਰੰਗ ਹੈ ਆਨੰਦ ਉਹਨੂੰ ਨਹੀਂ ਮਾਣਿਆ ਨਹੀਂ ਭੋਗਿਆ ਹੈ। ਸਾ ਪੱਛੋ ਰੇ ਤਾਣੀ, ਸੂਰੂ ਜਿਹੜੀਆਂ ਇਸਤਰੀਆਂ ਪੱਛੋ ਤਾਵਾ ਕਰਦੀਆਂ, ਜੀਰੂ ਤ੍ਰੀਮਤਾ ਪੱਛੋ ਤਾਵਾ ਕਰਦੀਆਂ, ਹੱਥ ਪਛੋੜੈ ਸਿਰ ਧੁਣੈ, ਹੱਥ ਨੂੰ ਪਛੋੜਦੀਆਂ ਪਟਕਾਉਂਦੀਆਂ, ਸਿਰ ਹਿਲਾਉਂਦੀਆਂ ਸਿਰ ਮਾਰਦੀਆਂ ਹਨ। ਜਬ ਰਹਿਣ ਵਿਹਾੜੇ, ਜਦੋਂ ਅਮਰ ਰੂਪੀ ਰਾਤ ਉਹਨਾਂ ਦੀ ਵਿਹਾ ਜਾਂਦੀ ਹੈ, ਪੂਰੀ ਹੋ ਜਾਂਦੀ ਹੈ। ਪਛੋ ਤਾਵਾ ਨਾ ਮਿਲੇ, ਜਦੋਂ ਮਾਲਕ ਵਾਹਿਗੁਰੂ ਨਹੀਂ ਮਿਲਦਾ ਤਾਂ ਪਛੋ ਤਾਵਾ ਹੀ ਫਿਰ ਬਾਕੀ ਰਹਿ ਜਾਂਦਾ ਹੈ। ਜਬ ਚੁੱਕੇਗੀ ਸਾਰੀ, ਜਬ ਚੁੱਕੇਗੀ ਸਾਰੀ, ਜਦੋਂ ਇਹ ਜੀਵ ਰੂਪੀ ਜਿਹੜੀ ਨਰਦ ਹੈ ਕੱਚੀ ਚੁੱਕੀ ਜਾਏਗੀ, ਇੱਥੋਂ ਚਲੀ ਜਾਏਗੀ, ਤਾਂ ਫਿਰ ਪਿਆਰਾ ਰਾਵੀ ਹੈ, ਤਾਂ ਹੀ ਫਿਰ ਪਿਆਰੇ ਵਾਹਿਗੁਰੂ ਦਾ ਆਨੰਦ ਭੋਗਣਾ ਹੋਵੇਗਾ। ਜਬ ਆਵੇਗੀ ਵਾਰੀ, ਜਦੋਂ 84 ਦੇ ਚੱਕਰ ਤੋਂ ਬਾਅਦ ਵਿੱਚ ਫਿਰ ਕਿਤੇ ਮਨੁੱਖ ਜਨਮ ਦੀ ਵਾਰੀ ਆਵੇਗੀ। ਕੰਤ ਲਿਆ ਸੁਹਾਗਣੀ, ਜਿਹੜੀਆਂ ਸੁਹਾਗਵੰਤ ਜਾਂ ਗੁਰਮੁਖ ਹੈ ਉਹਨਾਂ ਨੇ ਜਿਹੜਾ ਮਾਲਕ ਉਹਦਾ ਆਨੰਦ ਪ੍ਰਾਪਤ ਕਰ ਲਿਆ। ਮੈਂ ਤੇ ਵੱਧ ਵੀ ਇਹ, ਮੇਰੇ ਤੋਂ ਤਾਂ ਵਧੀਕ ਅੱਗੇ ਇਹ ਹਨ, ਸੇ ਗੁਣ ਮੁਝੇ ਨ ਆਵਨੀ, ਉਹ ਜਿਹੜੇ ਉਹਨਾਂ ਵਾਲੇ ਗੁਣ ਮੇਰੇ ਵਿੱਚ ਨਹੀਂ ਆਉਂਦੇ ਹਿਰਦੇ ਵਿੱਚ। ਕਹਿ ਜੀ ਦੋਸ਼ ਧਰੇ, ਕਿਹਦੇ ਉੱਪਰ ਕਹਿੰਦੇ ਦੋਸ਼ ਧਾਰਾਂ, ਕਿਹਨੂੰ ਦੋਸ਼ ਦੇਵਾਂ। ਜਿੰਨੀ ਸਖੀ ਸਹਰਾਵਿਆ, ਜਿੰਨਾ ਸਖੀਆਂ ਨੇ ਵਾਹਿਗੁਰੂ ਦਾ ਆਨੰਦ ਮਾਣਿਆ, ਤਿੰਨ ਪੁੱਛੋਗੀ ਜਾਏ, ਉਹਨਾਂ ਨੂੰ ਜਾ ਕੇ ਮੈਂ ਵੀ ਪੁੱਛ ਲਵਾਂਗੀ। ਪਾਏ ਲਗੋ ਬੇਨਤੀ ਕਰੋ, ਚਰਨੀ ਲਗਾਂਗੀ ਫਿਰ ਬੇਨਤੀ ਕੀ ਕਰਾਂਗੀ। ਲਿਓਗੀ ਪੰਥ ਬਤਾਏ, ਸ਼ਰਾਵਣਾਂ ਦੇ ਕੋਲੋਂ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਬਤਾਏ, ਕੀ ਪੁੱਛ ਲਵਾਂਗੀ, ਉਹ ਬਤਾਏ ਮੈਨੂੰ ਦੱਸ ਵੀ ਦੇਣਗੇ। ਹੁਕਮ ਪਛਾਣੈ ਨਾਨਕਾ, ਦੱਸਣਗੇ ਵੀ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਭਲਾ ਕਰਕੇ ਪਛਾਣਦਾ ਹੈ। ਭਉ ਚੰਦਨ ਲਾਵੇ, ਵਾਹਿਗੁਰੂ ਦਾ ਡੇਰਾ ਡਰ ਧਾਰਨ ਰੂਪ ਇਹ ਚੰਦਨ ਲਾਉਂਦਾ ਹੈ। ਗੁਣ ਕਾਮਣ ਕਾਮਣ ਕਰੈ, ਇਹ ਜਿਹੜੀ ਗੁਣਾ ਰੂਪ ਗੁਣਾ ਦੇ ਧਾਰਨ ਰੂਪ ਕਾਮਣੀ, ਇਹ ਕਾਮਣ ਕੀ ਟੂਣਾ ਕਰੇ ਜਾਦੂ ਕਰੇ, ਤੋ ਪਿਆਰੇ ਕੋ ਪਾਵੇ, ਪਿਆਰੇ ਵਾਹਿਗੁਰੂ ਨੂੰ ਪਾ ਸਕਦੀ ਇੱਥੇ ਪਾ ਲਵੇਗੀ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਜਿਹਦਾ ਦਿਲ ਵਾਹਿਗੁਰੂ ਨਾਲ ਮਿਲਿਆ ਹੈ, ਜੋ ਦਿਲ ਕਰਕੇ ਮਿਲਿਆ ਉਹ ਸੰਸਾਰ ਦੇ ਮਿਲਣ ਤੋਂ ਰਹਿ ਗਿਆ ਹੈ। ਮਿਲਿਆ ਕਹੀਏ ਰੇ ਸੋਈ, ਦੇ ਵਿੱਚ ਮਿਲਿਆ ਹੋਇਆ ਹੋਏਗਾ, ਜਦ ਦਿਲ ਕਰਕੇ ਰੱਬ ਨਾਲ ਮਿਲਿਆ, ਅੰਦਰੋਂ ਮਿਲਿਆ ਹੈ। ਜੇ ਬਹੁਤ ਤੇਰਾ ਲੋਚੀਏ, ਬਹੁਤਾ ਕਹਿੰਦੇ ਲੋੜੀਏ ਚਾਹੀਏ, ਬਾਤੀ ਮੇਲ ਨਾ ਹੋਈ, ਬਾਤਾਂ ਕਰਨ ਨਾਲ ਉਹਦੇ ਨਾਲ ਮੇਲ ਜੋਲ ਨਹੀਂ ਹੁੰਦਾ। ਧਾਤ ਮਿਲੈ ਫੁਨ ਧਾਤ ਕਹੋ, ਜਿਹੜੀ ਸੋਨੇ ਦੀ ਧਾਤ ਹੈ, ਜੇ ਉਹ ਜਦੋਂ ਸੋਨੇ ਦੀ ਧਾਤ ਨਾਲ ਮਿਲਦੀ ਹੈ, ਲਿਵ ਲਿਵੈ ਕੋ ਧਾਵੈ, ਇੱਕ ਜਿਹਾ ਭਾਵ ਜਦੋਂ ਜਿਹੜਾ ਸੋਨੇ ਦਾ ਗਹਿਣਾ ਹੈ ਉਹਨੂੰ ਅੱਗ ਵਿੱਚ ਪਾ ਦਈਏ, ਅਤੇ ਉਹ ਫਿਰ ਸੋਨੇ ਵਿੱਚ ਹੀ ਹੋ ਕੇ ਡਲੀ ਜੀ ਹੋ ਜਾਂਦਾ ਸਾਧਨਾ। ਇਸੇ ਤਰ੍ਹਾਂ ਜਿਹੜਾ ਲਿਵ ਲਗਾਉਣ ਵਾਲਾ ਜੀਵ ਹੈ, ਜਿਹੜਾ ਲਿਵ ਦਾ ਆਸਰਾ ਰੂਪ ਪਰਮੇਸ਼ੁਰ ਉਹਦੇ ਵੱਲ ਨਿਧਾਵੇ, ਭਾਵ ਜਿੱਧਰ ਮੰਦੀ ਬਿਰਤੀ ਉਹ ਲਿਵ ਹੈ ਜਿਹੜਾ ਆਸਰਾ ਹੈ, ਜਿਹਦੇ ਵਿੱਚ ਲਿਵ ਜਾ ਕੇ ਲੱਗਦੀ, ਉਹਦੇ ਵੱਲੋਂ ਬਿਰਤੀ ਦੌੜੇ, ਮੇਰੇ ਪਰਮੇਸ਼ਰ ਵਿੱਚ ਜਾ ਲੀਨ ਹੁੰਦਾ। ਜਿਵੇਂ ਸੋਨੇ ਵਿੱਚ ਸੋਨਾ ਮਿਲ ਜਾਂਦਾ, ਡੜੀ ਹੋ ਜਾਂਦਾ, ਅਲੰਕਾਰ ਮਿਲ ਥੈਲੀ ਹੋਈ ਤਾਂ ਅਤੇ ਕਣਕ ਖਾਨੀ ਵਾਲੀ ਗੱਲ ਹੋ ਜਾਂਦੀ ਹੈ। ਗੁਰ ਪ੍ਰਸਾਦੀ ਜਾਣੀ ਹੈ, ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ, ਤੋ ਅਨਭਉ ਪਾਵੇ, ਜਿਹੜਾ ਅਨਭਉ ਸਰੂਪ ਹੈ ਉਸਨੂੰ ਪਾ ਲੈਂਦਾ ਹੈ। ਪਾਨਾ ਬਾੜੀ ਹੋਵੇ ਘਰ, ਘਰ ਦੇ ਵਿੱਚ ਹੀ ਕਹਿੰਦੇ ਪਾਨਾ ਦੀ ਬਾੜੀ ਹੋਵੇ, ਜਿਹੜੇ ਸਤਸੰਗਤ ਵਾਲੇ ਸਤਸੰਗਤ ਹੈ ਜਾਂ ਸਤਸੰਤੋਖ ਦਇਆ ਆਦਿਕ ਗੁਣ ਹੈ, ਇਹ ਘਰਾਂ ਵਿੱਚ ਹੀ ਹਿਰਦੇ ਵਿੱਚ ਹੀ ਪਾਨਾਂ ਦੀ ਬਗੀਚੀ ਹੋਵੇ, ਸਭ ਗੁਣ ਹੋਣ। ਹਰ ਸਾਰ ਨ ਜਾਣੈ, ਜਿਹੜਾ ਕਹਿੰਦੇ ਕਾਮੀ ਵਰਗਾ ਕਾਮੀ ਜੀਵ ਕਦੇ ਵਰਗਾ ਹੈ, ਉਹ ਸਤਸੰਗਤ ਰੂਪੀ ਬਗੀਚੀ ਦੀ ਖਬਰ ਸਾਰ ਨਹੀਂ ਜਾਣਦਾ ਹੈ। ਰਸੀਆ ਹੋਵੇ ਮੁਸ਼ਕ ਕਾ, ਜਿਹੜਾ ਜਗਿਆਸੂ ਰੂਪੀ ਭੋਰਾ ਕਹਿੰਦੇ ਭਉ ਭਗਤੀ ਦਾ, ਕਹਿੰਦੇ ਸੁਗੰਧੀ ਦਾ ਰਸੀਆ ਹੁੰਦਾ ਹੈ, ਤਬ ਫੂਲ ਪਛਾਣੈ, ਕਹਿੰਦੇ ਜਿਹੜਾ ਫੁੱਲ ਹੈ ਉਹਦੀ ਪਛਾਣ ਕਰਦਾ। ਵਾਹਿਗੁਰੂ ਦਾ ਜਿਹੜਾ ਗਿਆਨ ਦਾ ਆਨੰਦ ਹੈ, ਇਸ ਫੁੱਲ ਦੀ ਉਹ ਪਛਾਣ ਕਰਦਾ ਹੈ। ਆਪਿਓ ਪੀਵੈ ਜੋ ਨਾਨਕਾ, ਮਹਾਰਾਜ ਕਹਿੰਦੇ ਜੋ ਆਪਿਓ ਅੰਮ੍ਰਿਤ ਪੀਂਦਾ ਹੈ ਨਾ, ਭਰਮ ਭਰਮ ਸਮਾਵੈ, ਜਿਹੜਾ ਪਰਮ ਭਰਮਾਉਂਦਾ ਉਹਦਾ ਸਮਾਵੈ ਨਾਸ਼ ਹੋ ਜਾਂਦਾ ਹੈ। ਸਹਿਜੇ ਸਹਿਜੇ ਮਿਲ ਰਹੇ, ਉਹ ਜੋ ਸਹਿਜੇ ਗਿਆਨ ਕਰਕੇ ਸਹਿਜ ਸਰੂਪ ਦੇ ਵਿੱਚ ਮਿਲ ਪੈਂਦਾ ਹੈ। ਅਮਰਾ ਪਦ ਪਾਵੈ, ਇਸ ਤਰ੍ਹਾਂ ਜਿਹੜਾ ਅਮਰ ਪਦ ਹੈ ਜਿਸ ਦੇ ਪਾਤੇ ਜਾ ਕੇ ਮਰੀਦਾ ਨਹੀਂ ਹੈ, ਸਦਾ ਬਨ ਤੋਂ ਰਹਿਤ ਹੋ ਜਾਈਦਾ, ਉਸ ਅਮਰ ਪਦ ਨੂੰ ਪਾਈਦਾ ਹੈ। ਦੋਹਰਾ ਮਾਨ ਚੰਦ ਸੁਣ ਸ਼ਬਦ ਕੋ, ਜਿਹੜਾ ਮਾਨ ਚੰਦ ਖੱਤਰੀ ਉਹਨੇ ਮਹਾਰਾਜ ਦੇ ਮੁਖ ਤੋਂ ਸ਼ਬਦ ਸੁਣਿਆ ਹੈ, ਬੋਲਿਓ ਕਛ ਸੁਧ ਪਾਏ, ਫਿਰ ਕੁਝ ਨਾ ਕੁਝ ਕਹਿੰਦੇ ਹੋਸ਼ ਪਾ ਕੇ ਖਬਰ ਸਾ ਕੇ ਬੋਲਿਆ ਹੈ। ਜਗਤ ਵਿਖੈ ਇਹ ਜੀਵ ਕੋ, ਇਸ ਸੰਸਾਰ ਦੇ ਵਿੱਚ ਜਿਹੜਾ ਇਹ ਜੀਵ ਹੈ, ਭਲਾ ਹੋਤ ਕੇ ਪਾਏ, ਦਾ ਭਲਾ ਹੋ ਸਕਦਾ ਇਹ ਮੈਨੂੰ ਦੱਸੋ ਜੀ। ਚੌਪਈ ਤਿਹ ਛਿਨ ਸ੍ਰੀ ਗੁਰ ਬੈਨ ਬਖਾਨੇ, ਮਾਨ ਚੰਦ ਤੋਂ ਸੁਣ ਕੇ ਉਸ ਸਮੇਂ ਮਹਾਰਾਜ ਨੇ ਬਚਨ ਕਹੇ, ਇਸ ਬਿਦ ਭਲਾ ਜੀਵ ਨਿਜ ਜਾਣੇ, ਇਸ ਤਰ੍ਹਾਂ ਇਹ ਜੀਵ ਦਾ ਭਲਾ ਹੋ ਸਕਦਾ ਆਪਣੇ ਅੰਦਰ ਜਾਣ ਲਏ ਸਮਝ ਲਏ। ਸਵਾਸ ਸਵਾਸ ਯਾਦੰ ਕਰਤਾਰਾ, ਉਹ ਕੀ ਵੀ ਸਵਾਸ ਸਵਾਸ ਕਰਕੇ ਕਰਤਾਰ ਯਾਦ ਆਉਂਦਾ ਰਹੇ, ਬਿਨਾਂ ਨਾਮ ਨਹਿ ਹੋਇ ਨਿਸਤਾਰਾ, ਬਿਨਾ ਨਾਮ ਤੋਂ ਵੀ ਪਾਰ ਉਤਾਰਾ ਨੀ ਹੋਣਾ ਸੰਸਾਰ ਤੋਂ। ਬੂਜਤ ਮਾਨ ਚੰਦ ਯੁਤ ਪ੍ਰੀਤੀ, ਪ੍ਰੀਤੀ ਸਹਿਤ ਮਾਨ ਚੰਦ ਪੁੱਛਣ ਲੱਗੇ ਆ, ਪ੍ਰਭੂ ਬਤਾਵੋ ਅਬ ਇਸ ਰੀਤੀ, ਮਹਾਰਾ ਇਸ ਰੀਤੀ ਨਾਲ ਇਸ ਢੰਗ ਨਾਲ ਤੁਸੀਂ ਦੱਸੋ ਤੁਸੀਂ ਮੈਨੂੰ, ਜਾਂ ਤੇ ਸਿਮਰੋ ਨਾਮ ਸਦਾਈ, ਇਸ ਰੀਤੀ ਨਾਲ ਜਿਸ ਮਰਜ਼ਾਦਾ ਨਾਲ ਮੈਂ ਖੁਦਾ ਨੂੰ ਹਮੇਸ਼ਾ ਯਾਦ ਕਰਦਾ ਰਹਾਂ, ਹਿਰਦੇ ਨ ਬਿਸਰਹ ਪ੍ਰਭੂ ਕਦਾਈ, ਜਿਸ ਮਰਜ਼ਾਦਾ ਨਾਲ ਸਿਮਰਦੀਆਂ ਪਰਮੇਸ਼ਰ ਮੈਨੂੰ ਹਿਰਦੇ ਕਰਕੇ ਕਦੇ ਭੁੱਲੇ ਨਾ, ਦੋਹਰਾ ਗੁਰ ਕਹਿ ਸੰਸਾ ਨਹਿ ਕਰੋ, ਗੁਰੂ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਦਾ ਸੰਸਾ ਨਾ ਕਰੇ, ਸ਼ੁਦਾ ਨਗਨ ਕੋਏ, ਮੈਂ ਭੁੱਖਾ ਹਾਂ ਜਾਂ ਮੈਂ ਬਸਰਾ ਤੋਂ ਨੰਗਾ, ਇਹ ਦੋ ਚੀਜ਼ਾਂ ਦਾ ਕੋਈ ਸੰਸਾ ਨਾ ਕਰੇ, ਇੱਕ ਸੰਸਾ ਮਨ ਰੱਖੀਏ, ਇੱਕ ਮਨ ਦੇ ਵਿੱਚ ਸੰਸਾ ਹਮੇਸ਼ਾ ਧਾਰ ਕੇ ਰੱਖੀਏ, ਸੰਸਾ ਹਮੇਸ਼ਾ ਬਣਿਆ ਰਹੇ, ਤਿਸਰੇ ਨਹਿ ਪ੍ਰਭ ਸੋਏ, ਇਹੋ ਜਿਹੜਾ ਪ੍ਰਭੂ ਇਹ ਨਾ ਭੁੱਲ ਜਾਏ, ਇਹਦਾ ਸੰਸਾ ਰੱਖਣਾ ਚਾਹੀਏ, ਬਾਕੀ ਭੁੱਖ ਨੰਗ ਦਾ ਸੰਸਾ ਨਾ ਕਰੀਏ। ਚੌਪਈ ਇਸ ਪ੍ਰਕਾਰ ਕੀ ਸੁਣ ਕਰ ਬਾਣੀ, ਇਸ ਤਰ੍ਹਾਂ ਦੇ ਬਚਨ ਬਾਣੀ ਸੁਣ ਕੇ ਮਾਨ ਚੰਦ ਨੇ, ਪਰ ਚਰਨ ਪਰ ਬਿਨੈ ਬਖਾਨੀ, ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਤੇ ਬੇਨਤੀ ਕਰਨ ਲੱਗਿਆ, ਤੇ ਚਿੰਨ ਇੱਕ ਡੰਡਾ ਕਰ ਮਾਹੀ, ਉਸ ਸਮੇਂ ਮਹਾਰਾਜ ਦੇ ਹੱਥ ਵਿੱਚ ਇੱਕ ਡੰਡਾ ਜਿਹਾ ਫੜਿਆ ਹੋਇਆ ਸੀ, ਬਖਸ਼ਿਓ ਜਾਨ ਦਾਸ ਗੁਰ ਤਾਹੀ, ਗੁਰੂ ਮਹਾਰਾਜ ਨੇ ਆਪਣਾ ਸੇਵਕ ਜਾਣ ਕੇ ਨੂੰ ਡੰਡਾ ਜਿਹਾ ਬਖਸ਼ ਦਿੱਤਾ, ਹੱਥ ਫੜਾਤਾ ਹੈ, ਮਾਨ ਚੰਦ ਲੈ ਸਿਰ ਪਰ ਧਰਿਓ, ਮਾਨ ਚੰਦ ਨੇ ਮਹਾਰਾਜ ਦਾ ਬਖਸ਼ਿਆ ਡੰਡਾ ਜਿਹਾ ਲੈ ਕੇ ਆਪਣੇ ਸੀਸ ਤੇ ਰੱਖ ਲਿਆ, ਜਨਮ ਮਰਨ ਕੋ ਦੁੱਖ ਸਭ ਹਰਿਓ, ਡੰਡਾ ਰੱਖਣ ਦੀ ਨਾਰੀ ਸੀ, ਜਨਮ ਮਰਨ ਦਾ ਸਭ ਦੁੱਖ ਨਾਸ ਹੋ ਗਏ, ਮਹਾਰਾਜ ਦੀ ਮੌਤ ਹੈ ਵੀ ਡੰਡੇ ਨਾਲ ਹੀ ਦੁੱਖ ਨਾਸ ਕਰ ਸਕਦੇ, ਪ੍ਰੇਮ ਵਿਸਾਲ ਬਣਿਓ ਮਸਤਾਨਾ, ਇੰਨਾ ਪ੍ਰੇਮ ਪਿਆਰ ਜਾਗਿਆ ਹੈ ਤੇ ਮਸਤਾਨਾ ਹੀ ਬਣ ਗਿਆ, ਮਹਾਂਪੁਰਖ ਪੂਰਨ ਗਿਆਨ, ਮਹਾਂਪੁਰਖ ਤੇ ਪੂਰਨ ਗਿਆਨਵਾਨ ਹੋ ਗਿਆ ਹੈ, ਸੰਪੁੱਟ ਮਾਨ ਚੰਦ ਕਹਿ ਪਾਨ, ਉਸ ਵੇਲੇ ਮਾਨ ਚੰਦ ਨੇ ਦੋਵੇਂ ਹੱਥ ਜੋੜੇ ਕਹਿਣ ਲੱਗਿਆ, ਜਗਤੇਸ਼ਵਰ ਯਹ ਡੰਡ ਮਹਾਨ, ਇਹ ਜਗਤ ਦੇ ਮਾਲਕ ਗੁਰੂ ਨਾਨਕ ਆ ਜਿਹੜਾ ਤੁਸੀਂ ਡੰਡਾ ਮੈਨੂੰ ਬਖਸ਼ਿਆ ਇਹ ਬੜਾ ਮਹਾਨ ਹੈ, ਸੇ ਮੁਖ ਜਿਨ ਕਰਦੀ ਮਤ ਪੂਤਾ, ਇਸਨੇ ਮਾਰਾ ਮੇਰੀ ਜਿਹੜੀ ਬੁੱਧੀ ਹੈ ਬਹੁਤ ਹੀ ਪਵਿੱਤਰ ਕਰ ਦਿੱਤੀ, ਸਵਪਨ ਵਤੰਕਾ ਜਾਗਤ ਸੂਤਾ, ਇਸ ਤਰ੍ਹਾਂ ਜਿਹੜਾ ਸੁਪਨੇ ਦਾ ਡਰ ਸੀ ਨਾ ਸੰਸਾਰ ਦਾ ਸੁੱਤੇ ਹੋ ਰਿਹਾ ਉਹ ਤੋਂ ਜਗਾ ਦਿੱਤਾ ਮੈਨੂੰ, ਦੋਹਰਾ ਜੌਨ ਕਸ਼ਟ ਗੁਰ ਕਹਿਤ ਜਿਹੇ, ਜਿਹੜਾ ਦੁੱਖ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਇਹ, ਮਾਨ ਚੰਦ ਸੁਨ ਮੀਤ, ਮਾਨ ਚੰਦ ਸੁਨ ਮਿੱਤਰਾ, ਸ਼ੁਭਤ ਪਲਾਵਤ ਖਿਨਕ ਮਹਿ, ਕਹਿੰਦੇ ਸ਼ੋਧਿਆਂ ਕਹਿੰਦੇ ਖਿਨ ਵਿੱਚ ਹੀ ਕਹਿੰਦੇ ਚਲਾ ਜਾਂਦਾ ਹੈ, ਮੁਕਤ ਰਾਮ ਕਰ ਚੀਤ, ਇਸ ਕਰਕੇ ਰਾਮ ਨੂੰ ਚਿੱਤ ਵਿੱਚ ਯਾਦ ਕਰਕੇ ਮੁਕਤ ਹੋ ਜਾਈਦਾ ਹੈ, ਚੌਪਈ ਜਨਮ ਮਰਨ ਕੇ ਸਾਧਨ ਦੋ, ਮਹਾਰਾਜ ਜਨਮ ਮਰਨ ਦੇ ਦੋ ਸਾਧਨ ਹੈ, ਸਿੱਧ ਭਏ ਇੱਕ ਛਿਨ ਮਹਿ ਸੋਉ, ਉਹ ਕਹਿੰਦੇ ਇੱਕ ਛਿਨ ਵਿੱਚ ਹੀ ਸਿੱਧ ਹੋ ਗਏ ਜਿਹੜੇ ਦੋ ਜਨਮ ਦੇ ਚੱਕਰ ਚੱਲਦੇ ਸੀ, ਇਸ ਪ੍ਰਕਾਰ ਤੇ ਕਰਿਓ ਨਿਹਾਲਾ, ਭਾਈ ਵਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਮਾਨ ਚੰਦ ਖੱਤਰੀ ਨੂੰ ਮਹਾਰਾਜ ਨੇ ਬਸ ਨਿਹਾਲੋ ਨਿਹਾਲ ਕਰ ਦਿੱਤਾ, ਆਨ ਥਾਨ ਗਮਨੇ ਪੁੰਨ ਦਿਆਲਾ, ਦਿਆਲੂ ਕਿਰਪਾਲੂ ਨੂੰ ਨਿਹਾਲ ਕਰਕੇ ਕਿਸੇ ਹੋਰ ਥਾਂ ਵੱਲ ਨੂੰ ਚੱਲ ਪਏ, ਜਿਸ ਤਰ੍ਹਾਂ ਮਹਾਰਾਜ ਜੀ ਇਸ ਤਰ੍ਹਾਂ ਮੁਲਤਾਨ ਵੱਲ ਨੂੰ ਗਏ, ਇੱਥੇ ਪੀਰਾਂ ਨਾਲ ਬੜੀ ਭਾਰੀ ਗਿਆਨ ਗੋਸ਼ਟ ਹੋਈ, ਸੰਤਰੇ ਰਾਜਕ ਦੀ ਕਥਾ ਇੱਥੇ ਹੋਈ, ਉਹ ਸਾਰਾ ਪ੍ਰਸੰਗ ਗਿਲੜੀਵਾਰ ਰੂਪ ਵਿੱਚ ਆਵੇਗਾ, ਉਹ ਅਗਲੇ ਦੀਵਾਨਾਂ ਵਿੱਚ ਆਪਾਂ ਰਲ ਮੁੜ ਕੇ ਸਰਵਣ ਕਰਕੇ ਲਾਵਾਂ ਲਾਵਾਂਗੇ, ਅੱਜ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ, ਜਨਮ ਮਰਨ ਕੇ ਸਾਧਨ ਜੋ, ਸਿੱਧ ਭਏ ਇੱਕ ਛਿਨ ਮਹਿ ਸੋ, ਇਸ ਪ੍ਰਕਾਰ ਤੇ ਕਰਿਓ ਨਿਹਾਲਾ, ਆਨ ਥਾਨ ਗਮਨੇ ਪੁੰਨ ਦਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ